الحمد لله الذي أبدى نظام الوجود واخترع وهي أدى الأشياء بمقتضى وانشا بقدرته انواع جواهر العقلية وافاد برحمته محركات الاجرام الفلكية خصوصا على ذوات الانفس القدسيه المنزهه عن القدرات الانسيه والصلاه والسلام على محمد صاحب الكمالات والمعجزات وعلى آله وأصحابه وأصحاب التابعين للحجج والبينات ما بعد فأعوذ بالله من الشيطان الرجيم بسم الله الرحمن الرحيم قال الله تبارك وتعالى في الكلام المجيد والفرقان الحميد شاهد الله أنه لا إله إلا هو والملائكة وأولي العلم قائما بالقسط وفي مقام آخر مخبرا وآمرا إن الله وملائكته يصلون على النبي يا أيها الذين آمنوا صلوا عليه وسلموا تسليما سامعین صادر گرامی قدر معزز حاضرین و سامعین اور خصوصاً حاجی محمد دین صاحب اور مولانا جاوید صاحب مولانا محمد احمد صاحب دیگر معزز ساتھی السلام علیکم جناب دے سامنے قرآن پاک دی آیا کریمہ تلاوت کرن دا شرف حاصل کیتا ہے دعا کرنا اللہ تبارک و تعالی صحیح سچ حق بیان کرن دی توفیق عطا فرمائے دو مہینے ہو گئے نے تسی سن رہے ہو میلاد مصطفیٰ صلی اللہ علیہ وآلہ وسلم اج میں جو جناب دے سامنے بیان نہیں کرنا ہے کہ نبی پاک تشریف تے لے آئے نے لیکن آپ دے آن دا مقصد کی اگلی گل ہوں کرنی وجہ اوروں کا پیغام اور ہے میرا پیغام اور ہے کیونکہ عشق کے درد مند کا طرز کلام اور ہے توجہ رکھنا مسلمانوں رسول تشریف لے آئے نے تے کیڑی وکھری شے لے کے آئے نے جڑی باقی جگ نالوں مختلف سی؟ میں قرآن پاک دیاں آیات بینات پڑھ کے جناب دے سامنے علم دی فضیلت بیان کراں گا، اور اہل علم دی فضیلت احادیث اور آثار دے نال بیان کراں گا، اور پھر میں جناب نو محدثین دے حوالے نال دساں گا کہ علم کیڑی شے دا نام، تے پھر سانو پتہ چلے گا کہ علم دے تقاضے کی نے، علم دا اثر کی، او دا نتیجہ کی، رسول سانو کے دے گئے نے، تو انشاءاللہ سارا کچھ کھل جائے گا، چانن ہو جائے گا. لیکن اس تو پہلے بات ذہن وچ رکھنا، ایک دو گلاں میں ضروری کر لواں. جاگدے رہے ہو تو اپنے حال تے رحم کرو، وہ دی وجہ مینوں تے پہلے پتہ ہے جو میں بیان کرنا ہے، میں تہانوں سنان واسطے آیا، تے تہانوں اس واسطے آکھیا اپنے حال تے رحم کرو کہ مت کوئی سمجھے جا کے جاگ کے اساں میرے تے رحم کر رہے ہیں. میرے تے رحم نہیں، جاگ ہو گئے تو تہاڈے اپنے حال تے رحم ہوئے گا، کیونکہ دین مصطفیٰ بیان ہونا، جیڑا ستا رہا وہ رہ گیا، جیڑا جاگدا رہا وہ پا گیا. ایک دو گلاں میں پہلے جناب دے سامنے کر دیاں کہ ساڈے معاشرے دے اندر نہ ایک رواج بنیا گڑا ہے. اسی آنے ہاں جی وڈا مولوی وہ ہے جے دی فیس وڈی ہوندی، پر اے گل ذہن چوں کڈ دیو، دین دا عالم وہ ہوندا ہے جڑا پیسیاں دی گل نہ کرے، رسول اللہ دے حکم دی گل کرے بس. یہ ہوں میں اس شے دا خیال تہاڈے چوں کڈنا چاہنا، مت تساں پھر اسے خیال وچ پھسے رہو. جنہ چر یہ دنیا تے مال دا خیال دل چوں نہیں نکلدا، انہ چر دین دل چ وڑدا ہی نہیں. کیونکہ فرمایا دین دنیا دراتان ایک سونکڑا نے، ایک آوے کٹھیاں نہیں رہ سکدیاں، دنیا آخرت دا کم کٹھا نہیں رہ سکدا، دین دنیا دا کٹھا نہیں. دنیا گزارے دی رکھنی ہے تے دین ڈٹ کے رکھنا ہے. توجہ کرنا، تو جڑا ایک ہور وی رواج ہے ساڈے، یہ آندے نہیں جی عالم کون ہے تے جاہل کون ہے. جی عالم ساڈے لوکی اونوں سمجھدے نے جڑا لکھدا ہوئے، پڑھدا ہوئے، خط پڑھ لیندا ہوئے، انگریزی بول لیندا ہوئے، لیکن مصطفیٰ دے دین دے اندر اونوں عالم نہیں آکھیا جاندا. نبی دے دین دے اندر عالم اونوں آکھیا جاندا ہے ککھ لکھ نہ سکے، ککھ پڑھ نہ سکے، جو رسول فرمایا اونوں من لوے اینوں عالم آکھیا جاندا ہے. فرمایا نا ابو جہل لکھائی دا بادشاہ سی، پڑھائی دا بادشاہ سی، ابو الحکم او دا نام سی، جناب کنیت سی. جدوں رسول خدا صلی اللہ علیہ وآلہ وسلم نے دین بیان فرمایا، انہیں نہ منیا، وہ ابو الحکم دی بجائے ابو جہل بن گیا، جہلاں دا پیو بن گیا. سیدنا بلال رضی اللہ تعالیٰ عنہ نے جو رسول فرمایا انہوں منیا، جڑا بلال دے بارے عقیدہ رکھے جاہل نے، وہ آپ بےمان ہو جائے گا. بلال لکھنا بھی کچھ نہیں جانتے، پڑھنا بھی کچھ نہیں جانتے، لیکن وہ عالم نے، کیونکہ رسول دی گل جو من لئی انہوں نے گل ختم. تو علم عالم اور جاہل دا معیار جڑا ساڈے معاشرے چ وہ شریعت چ نہیں، شریعت چ عالم جاہل دا معیار اے وے جڑا رسول خدا دے دین تے شرعہ نو نہ مننے او جاہل اے، پاویں لکھ لکھن پڑھن جاندا ہوئے، جڑا من لے کچھ نہ لکھ پڑھ سکدا ہوئے انہوں عالم آکھیا جاندا اے. اسے واسطے پتہ چلیا کئی پڑھے لکھے جاہل ہوندے نے تے کئی ان پڑھ عالم ہوندے نے. فرمایا میں جڑیاں گلاں کر رہے ہیں اصول نے، کوئی توڑ نہیں سکتا. ہاں کروڑ لکھائیاں پڑھائیاں جاندا ہوئے کوئی کہہ نہیں سکتا جے دین نہ منے تے عالم ہے. شرع فرماندی ہے جاہلاں دا بھی پیو ہے. توجہ رکھنا، ਤੋਂ ਮਿਆਰ ਇਲਮ ਦਾ ਆਲਮ ਹੋਣ ਦਾ ਇਹ ਹੈ ਕਿ ਰਸੂਲ ਨੇ ਜੋ ਫਰਮਾਇਆ ਉਹਨੂੰ ਮੰਨਿਆ। ਹੁਣ ਤਵੱਜੋ ਰੱਖਣਾ, ਮੈਂ ਜਨਾਬ ਦੇ ਸਾਹਮਣੇ ਆਯਾਤ ਤੇ ਬਈਨਾਤ ਬਿਆਨ ਕਰਕੇ ਫਜ਼ੀਲਤ ਤੇ ਇਲਮ ਜਿਹੜੀ ਹੈ ਨਾ ਉਹ ਕੁਰਾਨ ਦੇ ਨਾਲ ਬਿਆਨ ਕਰਨਾ ਜਨਾਬ ਦੇ ਸਾਹਮਣੇ। ਫਰਮਾਇਆ ਸ਼ਾਹਿਦ ਅੱਲਾਹੁ ਅੰਨਹੁ ਲਾ ਇਲਾਹਾ ਇਲਾ ਹੁਵਾ ਵਲ ਮਲਾਇਕਤੁ ਔਲਿਲ ਇਲਮਿ ਕਾਇਮਮ ਬਿਲ ਕਿਸਤ। ਫਰਮਾਇਆ ਰੱਬ ਕੁਰਾਨ ਚ ਫਰਮਾ ਰਿਹਾ ਵੇ, ਰੱਬ ਗਵਾਹੀ ਦਿੰਦਾ ਵੇ, ਲਾ ਇਲਾਹਾ ਇਲਾ ਹੁਵਾ, ਹੋਰ ਕੋਈ ਮਾਬੂਦ ਨਹੀਂ, ਉਹ ਇੱਕ ਹੀ ਹੈ, ਉਹ ਵੀ ਗਵਾਹੀ ਦਿੰਦਾ ਵੇ। ਵਲ ਮਲਾਇਕਾ ਫਰਿਸ਼ਤੇ ਵੀ ਗਵਾਹੀ ਦਿੰਦੇ ਨੇ, ਵਾ ਉਲਿਲ ਇਲਮੇ ਇਲਮ ਵਾਲੇ ਵੀ ਗਵਾਹੀ ਦਿੰਦੇ ਨੇ। ਇਲਮ ਵਾਲੇ ਕਿਹੜੇ ਨੇ? ਫਰਮਾਇਆ ਕਾਇਮਮ ਬਿਲ ਕਿਸਤ, ਜਿਹੜੇ ਇਨਸਾਫ ਤੇ ਰਹਿੰਦੇ ਨੇ ਉਹ ਇਲਮ ਵਾਲੇ ਨੇ। ਤਵੱਜੋ ਰੱਖਣਾ ਮੁਸਲਮਾਨੋ, ਫਰਮਾਇਆ ਰੱਬ ਵੀ ਗਵਾਹੀ ਦਿੰਦਾ ਵੇ, ਫਰਿਸ਼ਤੇ ਵੀ ਦਿੰਦੇ ਨੇ, ਇਲਮ ਵਾਲੇ ਵੀ ਦਿੰਦੇ ਨੇ। ਅੱਲਾ ਨੇ ਆਪਣੇ ਨਾਲ ਫਰਿਸ਼ਤਿਆਂ ਦਾ ਜ਼ਿਕਰ ਵੀ ਫਰਮਾਇਆ ਵੇ, ਨਾਲ ਆਲਮਾਂ ਦਾ ਵੀ ਜ਼ਿਕਰ ਫਰਮਾਇਆ ਵੇ। ਰੱਬ ਨੇ ਦੱਸਿਆ ਵੇ ਆਲਮਾਂ ਦਾ ਕਿੰਨਾ ਮਕਾਮ ਏ, ਕਿਤਨੀ ਸ਼ਾਨ ਏ। ਮੈਂ ਆਪਣੇ ਨਾਲ ਤੇ ਆਪਣੇ ਮਲਾਇਕਾ ਦੇ ਨਾਲ ਮੈਂ ਦੀਨ ਦਿਆਂ ਆਲਮਾਂ ਦਾ ਜ਼ਿਕਰ ਵੀ ਫਰਮਾਇਆ ਵੇ। ਆਲਮਾਂ ਦਾ ਜ਼ਿਕਰ ਕਰਕੇ ਅੱਗੇ ਫਰਮਾਇਆ ਕਾਇਮਮ ਬਿਲ ਕਿਸਤ, ਤਵੱਜੋ ਕਰਨਾ, ਫਰਮਾਇਆ ਜਿਹੜੇ ਇਨਸਾਫ ਤੇ ਕਾਇਮ ਰਹਿੰਦੇ ਨੇ ਇਹ ਨਾਲ ਕਿਉਂ ਜ਼ਿਕਰ ਫਰਮਾਇਆ? ਇਹ ਮਲਾਇਕਾ ਨਾਲ ਜ਼ਿਕਰ ਨਹੀਂ ਫਰਮਾਇਆ, ਉਲਿਲ ਇਲਮ ਦੇ ਨਾਲ ਜ਼ਿਕਰ ਫਰਮਾਇਆ ਵੇ, ਤਾਂ ਕਿ ਦੁਨੀਆਂ ਨੂੰ ਪਤਾ ਚੱਲ ਜਾਏ ਹਰ ਪੜ੍ਹਨ ਲਿਖਣ ਵਾਲਾ ਆਲਿਮ ਨਹੀਂ ਹੁੰਦਾ, ਹਰ ਕਿਤਾਬ ਪੜ੍ਹ ਲੈਣ ਵਾਲਾ ਆਲਿਮ ਨਹੀਂ ਹੁੰਦਾ। ਆਲਿਮ ਉਹ ਹੁੰਦਾ ਵੇ, ਇਲਮ ਵਾਲਾ ਉਹ ਵੇ, ਕਾਇਮਮ ਬਿਲ ਕਿਸਤ, ਜਿਹੜਾ ਇਨਸਾਫ ਕਰਦਾ ਹੋਵੇ। ਮਾਲੂਮ ਹੋਇਆ ਜਿਹੜਾ ਬੇਇਨਸਾਫੀ ਕਰਦਾ ਵੇ ਉਹ ਇਲਮ ਵਾਲਾ ਨਹੀਂ, ਜਿਹੜਾ ਨਾ ਇਨਸਾਫੀ ਕਰਦਾ ਉਹ ਇਲਮ ਵਾਲਾ ਨਹੀਂ, ਜਿਹੜਾ ਜ਼ੁਲਮ ਕਰੇ ਇਲਮ ਵਾਲਾ ਨਹੀਂ, ਜਿਹੜਾ ਸਿਤਮ ਕਰੇ ਇਲਮ ਵਾਲਾ ਨਹੀਂ। ਫਰਮਾਇਆ ਉਲਿਲ ਇਲਮੇ ਕਾਇਮਮ ਬਿਲ ਕਿਸਤ, ਇਲਮ ਵਾਲੇ ਉਹ ਨੇ ਜਿਹੜੇ ਇਨਸਾਫ ਤੇ ਕਾਇਮ ਰਹਿੰਦੇ ਨੇ। ਪਤਾ ਚੱਲਿਆ ਜਿੰਨੀਆਂ ਪੜ੍ਹਾਈਆਂ ਜਾਣਦਾ ਹੋਵੇ, ਲਿਖਾਈਆਂ ਜਾਣਦਾ ਹੋਵੇ, ਜੇ ਜਨਾਬ ਇਨਸਾਫ ਨਾ ਕਰੇ, ਜਿੱਡਾ ਵੱਡਾ ਮਰਜ਼ੀ ਹਾਕਿਮ ਹੋਵੇ, ਜੱਜ ਹੋਵੇ, ਵਕੀਲ ਹੋਵੇ, ਜਿਹੜੀ ਬਲਾ ਵੀ ਹੋਵੇ, ਜੇ ਕੁਰਾਨ ਤੋਂ ਬਗੈਰ ਇਨਸਾਫ ਨਹੀਂ ਹੋ ਸਕਦਾ, ਜਿਹੜਾ ਕੁਰਾਨ ਦੇ ਖਿਲਾਫ ਫੈਸਲੇ ਕਰੇ ਸਮਝੋ ਇਨਸਾਫ ਤੇ ਕਾਇਮ ਨਹੀਂ। ਇਨਸਾਫ ਤੇ ਉਹ ਕਾਇਮ ਹੁੰਦਾ ਵੇ ਜਿਹੜਾ ਮੁਹੰਮਦ ਰਸੂਲੁੱਲਾ ਦੇ ਕੁਰਾਨ ਤੇ ਫੈਸਲੇ ਕਰਦਾ ਹੋਵੇ। ਪਤਾ ਚੱਲਿਆ ਸਾਰੇ ਲਿਖਾਈ ਪੜ੍ਹਾਈ ਵਾਲੇ ਆਲਿਮ ਨਹੀਂ, ਉਹ ਇਲਮ ਵੇ, ਉਹ ਇਲਮ ਵਾਲੇ ਨੇ ਜਿਹੜੇ ਇਲਮ ਪੜ੍ਹਨ ਤੋਂ ਬਾਅਦ ਇਨਸਾਫ ਵੀ ਕਰਦੇ ਨੇ। ਜ਼ੋਰ ਨਾਲ ਆਖ ਸੁਭਾਨ ਅੱਲਾਹ। ਮਾਲੂਮ ਹੋਇਆ ਇਲਮ ਦੀ ਨਿਸ਼ਾਨੀ ਏ, ਜਿੱਥੇ ਇਲਮ ਹੋਵੇਗਾ ਉੱਥੇ ਜ਼ੁਲਮ ਨਹੀਂ ਹੋਵੇਗਾ, ਜਿੱਥੇ ਇਲਮ ਹੋਵੇਗਾ ਉੱਥੇ ਇਨਸਾਫ ਹੋਵੇਗਾ। ਇਸੇ ਵਾਸਤੇ ਜਿੱਥੇ ਸਿੱਦੀਕ ਉੱਥੇ ਇਨਸਾਫ ਏ, ਜਿੱਥੇ ਉਮਰ ਏ ਉੱਥੇ ਇਨਸਾਫ ਏ, ਜਿੱਥੇ ਉਸਮਾਨ ਗਨੀ ਨੇ ਉੱਥੇ ਇਨਸਾਫ ਏ, ਜਿੱਥੇ ਮੌਲਾ ਅਲੀ ਨੇ ਉੱਥੇ ਇਨਸਾਫ ਏ। ਪਤਾ ਚੱਲਿਆ ਨਬੀ ਦੀਆਂ ਯਾਰਾਂ ਕੋਲ ਇਲਮ ਵੇ, ਤਾਈਓ ਤੇ ਹਰ ਥਾਂ ਇਨਸਾਫ ਹੀ ਫਰਮਾਉਂਦੇ ਨੇ। ਤਵੱਜੋ ਰੱਖਣਾ ਮੁਸਲਮਾਨ, ਇਲਮ ਤੇ ਇਨਸਾਫ ਇਕੱਠੇ ਰਹਿੰਦੇ ਜੇ, ਜਿੱਥੇ ਇਨਸਾਫ ਨਾ ਹੋਵੇ ਸਮਝ ਇਲਮ ਨਹੀਂ, ਜਿੱਥੇ ਇਲਮ ਨਾ ਹੋਵੇ ਉੱਥੇ ਇਨਸਾਫ ਨਹੀਂ ਹੁੰਦਾ। ਮਾਲੂਮ ਹੋਇਆ ਅੱਜ ਕੱਲ ਜਿਹੜੇ ਇਲਮ ਦੇ ਡੰਡੋਰੇ ਪਿੱਟੇ ਜਾ ਰਹੇ ਨੇ, ਇਹ ਜੀ ਫਲਾਣੀ ਕਚਹਿਰੀ ਏ ਤੇ ਇਹ ਥਾਣਾ ਵੇ, ਉੱਥੇ ਇਲਮ ਦੀ ਹਵਾ ਵੀ ਨਹੀਂ। ਜੇ ਉੱਥੇ ਇਲਮ ਹੁੰਦਾ ਹਰ ਵੇਲੇ ਕੁਰਾਨ ਤੇ ਫੈਸਲੇ ਹੁੰਦੇ। ਤਵੱਜੋ ਕਰਨਾ ਮੁਸਲਮਾਨੋ, ਅਗਲੀ ਕੁਰਾਨ ਦੀ ਆਇਤ ਸੁਣ ਲੈ, ਅੱਗੇ ਅੱਲਾ ਨੇ ਕੁਰਾਨ ਚ ਕੀ ਫਰਮਾਇਆ। فرمایا یرفع اللہ الذین آمنوا منکم والذین اوتوا العلم درجات، توجہ کرنا مسلمان، اللہ نے قرآن پاک دے اندر ارشاد فرمایا کی فرمایا، فرمایا یرفع اللہ الذین آمنوا منکم والذین اوتوا العلم، فرمایا اللہ ایمان والیاں دی شان وی بلند کر داوے، و اوت العلم درجات، جنہاں نوں اللہ نے علم عطا فرمایا وے انہاں دی شان انہاں نالوں وی زیادہ بلند فرما دیندا وے، توجہ رکھنا، فرمایا ایمان والیاں نوں وی رب شانہ دیندا وے، پر جڑے علم والے نے انہاں نوں اس توں ود شانہ عطا فرما دیندا وے۔ غور کرنا مسلمانوں، ایک عام مومن وی ایمان رکھ داوے دین دا علم نہیں رکھ دا، عام مومن دی وی شان ہے عالم دی وی شان ہے، پر مومن عام دی گھٹ وے عالم دی زیادہ وے، اونج تے عام مومن دی وی شان ہے۔ توجہ کرنا، مومن کینو آکھیا جاندا وے؟ اللہ دے حلال کیتیاں نو حلال جاندا ہوئے، حرام کیتیاں نو حرام جاندا ہوئے، پاک کیتیاں نو پاک جاندا ہوئے، پلیت کیتیاں نو پلیت جاندا ہوئے۔ جتھوں نبی نے روکیا وے اتھوں رکن دا عقیدہ رکھدا ہوئے، جتھے نبی نے اجازت فرمائی او کم کرن دا عقیدہ رکھدا ہوئے، انج دے بندے نو مومن آکھیا جاندا ہوئے۔ مومن وی عام نہ سمجھی، جڑا مسلمان سکیدہ وی صحیح رکھدا ہوئے، صحیح عمل دی کوشش وی کردا ہوئے۔ کملی والے دا فرمان وے، فرمایا کعبے اپنے تے ناز نہ کری، میرے مومن دی شان تیرے نالوں وی ود وے۔ توجہ رکھنا، میرے مومن دی شان تیرے نالوں وی ود وے۔ غور کرنا مسلمانوں، فرمایا والذین یرفع الذین آمنوا منکم والذین اوتوا العلم، فرمایا عام مومن دا وی مقام وے، پر علم والیاں دا اس تو وی ود مقام وے۔ توجہ رکھنا مسلمانوں، علم والیاں دا تے عام مومن دا کنا فرق وے، آ تینوں حضرت عبداللہ ابن عباس دی روایت سنا دیواں، دور نال آکھ سبحان اللہ۔ فرمایا للعلماء درجات فوق المؤمنین بسبع مئات درجات، فرمایا جڑے عام مومن نے انہاں نالوں ود اللہ نے علم والیاں نوں 700 گنا ود شان عطا فرمائی ہوئی وے۔ توجہ رکھنا مسلمانوں، عام مومناں نالوں عالماں نوں اللہ نے 700 گنا ود شان عطا فرمائی وے، ایک 700 درجے ود عطا فرمائے نے۔ او جڑے درجے اللہ نے عالماں نوں ود عطا فرمائے نے، او درجے کڈے کڈے نے؟ فرمایا ایک درجے دا دوے درجے دے وچکار اللہ نے فاصلہ 500 سال دا رکھیا وے، 500 سال سفر کردا رہے تا ایک درجے دا فاصلہ طے ہوئے۔ انج دے 70 جناب 700 درجے اللہ نے دین دیاں عالماں نوں عطا فرمائے ہوئے نے۔ ایک گلاں ذہن وچ رکھیں، جا کے بیٹھی، میں اج تمہید بیان کر رہا ہوں، اہدا نتیجہ کڈاں گا۔ 700 گنا درجہ عالم دی شان عام مومن نالوں ودھے۔ اگے توجہ رکھنا مسلمانوں، ہن عام مومن نالوں 700 گنا عالم دی شان ودھے، او کیڑا عالم ہے جنوں اللہ نے اتنیاں شانہ عطا فرمائیاں نے؟ اونوں نہ سمجھی جڑا کسے غیر مسلم دیاں کتاباں پڑھدا ہوئے، جڑا انگریزاں دے نصاب پڑھدا ہوئے۔ اے انہاں دیاں قرآن شاناں نہیں بیان ہوئیاں، جڑا کافراں دے اعلی تعلیم سمجھدا ہوئے، اے قرآن انہاں دی شان بیان نہیں ہوئی۔ جیڑا انہاں دے جناب لباس نو اہمیت دیندا ہوئے قرآن وچ انہاں دی شان بیان نہیں ہوئی جیڑا انہاں دے قانون نو اہمیت دیندا ہوئے اے قرآن وچ انہاں دی شان بیان نہیں ہوئی قرآن وچ اللہ نے انہاں دی شان بیان فرمائی وے جیڑے کافراں نال کولوں کچھ وی لینا پسند نہیں کردے سارا دین علم تے کملی والے کولوں ہی لیندے نے مت سمجھدا ہوئے انہاں دیاں شاناں نے جڑے پینٹ چ رہندے نے جڑے ٹائی چ رہندے نے جڑے شکار چ رہندے نے قوم دی بربادی دا سوچدے نے پاویں تختاں چ بیٹھے نے پاویں تھانیاں تے بیٹھے نے توجہ کرنا مسلماناں اے انہاں دیاں شاناں نہیں جنہاں دا لباس وی نبی والا نہیں جنہاں دا کردار وی نبی والا نہیں جنہاں دی شکل و صورت وی نبی والی نہیں جنہاں دی خوراک وی شریعت والی نہیں جنہاں دا پہناوا وی شریعت والا نہیں جنہاں دی پسند وی نبی دا دین نہیں اے انہاں دیاں شاناں نہیں اے انہاں دیاں شاناں اللہ نے قرآن وچ بیان فرمائیاں نے جیڑا اٹھن وی نبی دا پسند کردے نے بیٹھن وی رسول دا پسند کردے نے لباس وی نبی دا پسند کردے نے شکل وی مصطفیٰ دی پسند کردے نے لباس وی مصطفیٰ دا پسند کردے نے قانون وی مصطفیٰ دا پسند کردے نے خوراکاں وی شراب والیاں پسند کردے نے پردا وی خاتون جنت والا پسند کردے نے یاد رکھی اللہ نے قرآن دیا آیاتاں واسطے نادل نہیں اے انہاں واسطے نادل فرمائیاں نے جنہاں دے کول او علم وے جڑا کملی والا عطا فرما گیا وے جے دے وارے مدینے دے تاجدار نے فرمایا لوکو انا مدینہ تل علم و علی بابوہا میں علم دا در شہر وہاں میرا علی دا دروازہ جے علی دا دروازہ وے توجہ کرنا مسلمانو نبی دس گئے نے علم لین واسطے انگریز دا دروازہ نہ لبیا جے یہودیاں دا دروازہ نہ لبیا جے چائنا والیاں دا دروازہ نہ لبیا جے کسے دروازے تے نہ جایا جے جے علم لینا ہوئے تے میرے یاراں دے بوئے تے آیا جے کافراں کولو علم نہیں لبدا علم انہاں کولو لبدا وے جنہاں نوں میں عطا فرمایا ہویا وے توجہ کرنا پھر علم دی شان نبی دی مخالفت نہیں نبی دی اطاعت ہندی وے ارے میری زندگی بھی عجیب ہے میری بندگی بھی عجیب ہے میری زندگی بھی عجیب ہے میری بندگی بھی عجیب ہے جہاں تو نے آقا قدم رکھے ہم نے کعبہ وہی بنا لیا کہ نہ لوکاں دیاں شاناں نے جہاں تو نے آقا قدم رکھے ہم نے کعبہ وہی بنا لیا انہاں دیاں ذکر ہو رہیاں نے شاناں جنہاں دی زندگی کسے ہور دے نقش قدم تے نہیں چل کے گزردی مدینے دے تاجدار دے نقش قدم تے چل کے گزردی وے انہاں دیاں شاناں بیان ہو رہیاں نے توجہ کرنا جنہاں دے تذکرے جنہاں واسطے لوکاں نے مال وی دتے نے جاناں وی دتیاں نے اولاداں وی دتیاں نے میرا موضوع چل رہا وے میں ضمناً اک گل بیان کر جاواں جیڑی مکے دے مفتی لکھ گئے نے مدینے دے تاجدار تو کی کچھ قربان دنیا نہیں کردی رہی ویک علم دا اثر ویک علم انہوں نہیں آندے نبی دا دین سن کے رنگ بدل جاوے دل وگڑ جاوے طبیعت وگڑ جاوے اے گلاں کتھوں آ گئیاں نے سمجھ اے دوں علم دی ہوا وی نہیں لگی جیڑا بندہ انجدا ہووے جدوں دین دی گل سنے چہرا کھل جاوے سمجھ اے بندہ وی علم رکھدا ہی غور کرنا مسلمانوں آؤ میں تواڈے سامنے گل بیان کر جاؤں مدینے دے تاجدار علم دا اثر ویکھ علم دا اثر کی ہے مدینے دے تاجدار ایک جنگ دے موقع تے تشریف لے گئے نے جدوں واپس صحابہ کرام آئے نے لوکاں دے رشتہ دار شہید ہو گئے نے کسے دا کوئی شہید ہویا وے کسے دا کوئی شہید ہویا وے کاسرت سوارے کو بالمدینہ امام دینی دہلان مکی فرما رہے نے مدینے پاک دے اندر شور و غوغا ہو گیا جنہاں لوکاں دے رشتہ دار شہید ہوئے نے آوازاں کٹ رہے نے تے بول رہے نے تے دس رہے نے اے گل ہوئی ہے انج لڑائی ہوئی ہے انج نے دے چلے نے انج برچیاں چلیاں نے انج جنگ ہوئی ہے انج مسلماناں نو فتح عطا ہوئی ہے مدینے پاک دے اندر شور وے انہیں چو ایک عورت نکلی وے جیڑی عمر دی بڑھڑی ہے خارجت امرات من الانصار انصار دیاں عورتاں وچوں ایک عورت نکلی وے فاستقبلت باخیہا جدو پتا چلیا میرے بھرا دی لاش آ رہی ہے وزوجہا خاوند دی لاش آ رہی ہے وابیہا باپ دی لاش آ رہی ہے قتلا جڑے مقتول ہو چکے نے توجہ کرنا مسلمانوں لا تدری بے ایہم استقبلت کسے دے واری بھی انج نہیں لگیا ایک کسے دا استقبال کر رہی ہے تے انتظار کر رہی ہے کلما مرت بے واحد منہم سرین جدو بھی کوئی ایک لاش کولو لنگ دی سی کالت من ہادا پوچھ دی سی اے کے دی لاش وے لوک دس دے سن اخو کا اے تے تیرے بھرا دی لاش لنگ گئی ہے عورت نو ذرا بھی پریشانی نہ ہونی پھر دوجی لاش آئی وے پھر پوچھ دیئے کون آیا وے بندیاں دسیا ابو کا اے تیرے باپ دی لاش وے پھر لاش آئی وے پوچھ دیئے کون وے لوکاں دسیا زوجو کا اے تیرے شوہر دی لاش آئی ہے پھر جناب لاش آئی ہے پوچھ دیئے کون وے انہاں آکھیا ابنو کا اے تیرے پتر دی لاش آئی ہے اما غصے نال بول پئیے کالت بولیے آندیے مینوں کی پے دس دے جے معاف ہوئے لن نبی صلی اللہ علیہ وسلم مینوں انہاں دیاں گلاں نہ دسو مینوں کملے والے دے گل دسو کملی والا خیر نال آیا ہے کہ نہیں آیا مینوں انہاں دی گل نہ دسو مینوں دسو کملی والا وی خیر نال آیا کہ نہیں آیا توجہ کر پرا قربان ہو گئے نے شوہر قربان ہو گیا وے پتر قربان ہو گیا وے والد قربان ہو گیا وے صدقے جائیے انہاں بیبیاں تو وی جیڑیاں ایڈیاں شاناں والیاں نے سارا خاندان مصطفیٰ دے ناں تو قربان کرا بیٹھیاں نے ہجے خوش نے پریشانی خاندان دی نہیں لگی مدینے والے دی لگی ہوئی ہے او سونا خیر نال آیا کہ نہیں آیا پتا چلیا جتھے علم مصطفیٰ والا ہوئے گا پھر کسے دی پرواہ نہیں ہوئے گی صرف کملی والے دی پرواہ ہوئے گی پھر کسے دی پرواہ نہیں کرے گا نہ پیو دی کرے گا نہ پتراں دی کرے گا نہ رشتہ داراں دی کرے گا مدینے والے دی کرے گا توجہ کرنا مسلمانوں جدوں اما نے اے گل پوچھی وے فایقولونا بندے بول پئے نے اے وی گل ذہن چ رکھی اما آئی اے جوان عورت نہیں آئی اما آئی اے جوان عورت نہیں آئی کیونکہ عورت جدو ایسا ہوندی وی شرع دا مسئلہ وے اکھاں کمزور ہو جان تے ٹر نہ سکے تے اونوں گنجائش وچ جا سکدی ਜਿਹਦੀਆਂ ਚਿਹਰਿਆਂ ਤੇ ਚੁੱਲੀਆਂ ਪੈ ਜਾਂਦੀਆਂ ਨੇ, ਜਿਹਨਾਂ ਦੇ ਚਿਹਰਿਆਂ ਦੀ ਜਵਾਨੀ ਵਾਲੀ ਰੌਣਕ ਖਤਮ ਹੋ ਜਾਂਦੀ ਵੇ। ਇੰਜ ਦੀ ਮਜਬੂਰ ਅੰਮਾ ਪਰਦੇ ਤੋਂ ਬਗੈਰ ਵੀ ਸਫ਼ਰ ਕਰ ਸਕਦੀ ਏ, ਚਿਹਰਾ ਨਾ ਵੀ ਲੁਕਾਵੇ ਤੇ। ਤਵੱਜੋ ਕਰ, ਪਰ ਇੱਥੇ ਚਿਹਰੇ ਦੀ ਗੱਲ ਨਹੀਂ ਆਈ, ਇੱਥੇ ਵੇ ਅੰਮਾ ਆਈ ਏ। ਪਤਾ ਨੀ ਟੋਪੀ ਵਾਲਾ ਬੁਰਕਾ ਹੀ ਪਾ ਕੇ ਆ ਗਈ ਹੋਵੇ, ਅੱਲਾ ਜਾਣੇ ਕਿਵੇਂ ਆਈ ਏ। ਤਵੱਜੋ ਕਰਨਾ ਮੁਸਲਮਾਨੋ, ਅੰਮਾ ਆਈ ਏ। ਜਦੋਂ ਆਈ ਇੱਥੇ ਜਵਾਨ ਔਰਤ ਦਾ ਜ਼ਿਕਰ ਨਹੀਂ, ਅੰਮਾ ਦੀ ਬੇਪਰਦਗੀ ਦਾ ਜ਼ਿਕਰ ਨਹੀਂ। ਤਵੱਜੋ ਕਰਨਾ ਮੁਸਲਮਾਨੋ, ਔਰਤਾਂ ਜਵਾਨਾਂ ਨੂੰ ਨਬੀ ਨੇ ਮਨਾ ਫਰਮਾ ਦਿੱਤਾ, ਰਸੂਲ ਨੇ ਮਨਾ ਫਰਮਾਇਆ, ਫਰਮਾਇਆ ਜਵਾਨ ਕੀ ਤੇ ਬੁੱਢੀਆਂ ਕੀ। ਕੋਈ ਔਰਤ ਮਸਜਿਦ ਵਿਚ ਨਮਾਜ਼ ਪੜਨ ਵਾਸਤੇ ਨਬੀ ਦੇ ਦੌਰ ਚ ਆਉਂਦੀਆਂ ਰਹੀਆਂ ਨੇ। ਜਦੋਂ ਉਮਰ ਦੀ ਬਾਦਸ਼ਾਹੀ ਆਈ ਵੇ, ਉਮਰ ਨੇ ਮਨਾ ਫਰਮਾ ਦਿੱਤਾ ਵੇ, ਲੋਕੀ ਆਇਸ਼ਾ ਸਦੀਕਾ ਕੋਲ ਗਏ ਨੇ, ਜਾ ਕੇ ਅਰਜ਼ ਕਰਦੇ ਨੇ, ਉਮਰ ਮਸੀਤੇ ਨੀ ਔਰਤਾਂ ਨੂੰ ਆਉਣ ਦਿੰਦੇ। ਆਇਸ਼ਾ ਸਦੀਕਾ ਬੋਲੀਆਂ ਨੇ, ਫਰਮਾਇਆ ਏ ਤੇ ਉਮਰ ਦੀ ਗੱਲ ਏ, ਮਦੀਨੇ ਦੇ ਤਾਜਦਾਰ ਹੁੰਦੇ ਅੱਜ ਉਹ ਵੀ ਰੋਕ ਦਿੰਦੇ ਔਰਤਾਂ ਨੂੰ ਕਦੇ ਮਸੀਤੇ ਨਾ। ਪਤਾ ਚੱਲਿਆ ਜਦੋਂ ਫਰਜ਼ ਨਮਾਜ਼ ਵਾਸਤੇ ਜਾਣ ਦੀ ਇਜਾਜ਼ਤ ਨਹੀਂ ਤੇ ਮਿਲਾਦ ਵਾਸਤੇ ਜਾਣ ਦੀ ਕਿੱਥੋਂ ਆ ਗਈ ਏ। ਨਮਾਜ਼ ਫਰਜ਼ ਵੇ ਉਹ ਪੜ੍ਹਨੀ ਘਰ ਨਹੀਂ, ਮਿਲਾਦ ਵਾਸਤੇ ਅੱਠਵੇਂ ਮੱਲੇ ਟੁਰ ਜਾਣਾ। ਤਵੱਜੋ ਕਰਨਾ ਮੁਸਲਮਾਨੋ, ਔਰਤਾਂ ਨੂੰ ਫਰਜ਼ ਵਾਸਤੇ ਮਸੀਤੇ ਜਾਣ ਦੀ ਇਜਾਜ਼ਤ ਨਹੀਂ ਤੇ ਮਿਲਾਦ ਵਾਸਤੇ ਜਿਹੜੀ ਇਵੇਂ ਸ਼ਕਲ ਚ ਮਿਲਾਦ ਕਰੇ ਵੀ ਮਸਲਾ ਸੁਣ ਲੈ। ਇਸ ਸ਼ਕਲ ਚ ਮਿਲਾਦ ਮਨਾਇਆ ਜਾਏ ਜਿਵੇਂ ਅਸਾਂ ਮਹਿਫਲ ਹੁਣ ਕੀਤੀ ਬੈਠੇ ਹਾਂ, ਤੇ ਨਬੀ ਦੀ ਸ਼ਰ੍ਹਾਂ ਚ ਕੋਈ ਵਿੱਚ ਮੂੰਹ ਵੀ ਨਾ ਹੋਵੇ, ਖਤੀਬ ਵੀ ਇੰਜ ਦਾ ਨਾ ਹੋਵੇ ਜਿਹੜਾ ਮੁੱਕ ਕੇ ਆਵੇ, ਇਹ ਵੀ ਧਿਆਨ ਰੱਖੀ। ਠੇਕੇਦਾਰ ਨਾ ਹੋਵੇ, ਆਲਮ ਹੋਵੇ, ਤਾਜਰ ਨਾ ਹੋਵੇ, ਆਲਮ ਹੋਵੇ, ਇੰਜ ਦਾ ਆਵੇ, ਗੱਲਾਂ ਵੀ ਦੀਨ ਦੀਆਂ ਬਿਆਨ ਕਰੇ, ਮਾਲ ਵੀ ਹਲਾਲ ਦਾ ਹੋਵੇ, ਲੰਗਰ ਜਿਹੜਾ ਪੱਕੇ ਫਿਰ ਇੰਜ ਦੀ ਮਹਿਫਲ ਮੁਸਤਾਹਬ ਏ। ਖਿਲਾਫ਼ ਸ਼ਰ੍ਹਾਂ ਕੰਮ ਕੋਈ ਨਾ ਹੋਵੇ, ਇੰਜ ਦੀ ਮਹਿਫਲ ਨਬੀ ਦੀ ਸ਼ਰ੍ਹਾਂ ਚ ਮੁਸਤਾਹਬ ਏ, ਯਾਨੀ ਪਸੰਦੀਦਾ ਵੇ, ਤੇ ਦਿਲ ਚ ਨਬੀ ਦੇ ਆਉਣ ਦੀ ਖੁਸ਼ੀ ਹਰ ਵੇਲੇ ਰੱਖਣਾ ਏ ਫਰਜ਼ ਏ। ਨਬੀ ਦੇ ਆਉਣ ਦੀ ਖੁਸ਼ੀ ਦਿਲ ਵਿਚ ਹਰ ਵੇਲੇ ਰੱਖਣਾ ਏ ਫਰਜ਼ ਏ। ਜਿਹੜਾ ਕਿਸੇ ਵੇਲੇ ਦਿਲ ਚ ਖਿਆਲ ਲੈ ਆਵੇ ਯਾਰ ਮੈਨੂੰ ਨਬੀ ਦੇ ਆਉਣ ਦੀ ਖੁਸ਼ੀ ਨਹੀਂ, ਉਸੇ ਵੇਲੇ ਬੇਈਮਾਨ ਕਾਫਰ ਹੋ ਜਾਏਗਾ। ਇਹ ਹਰ ਵੇਲੇ ਖੁਸ਼ੀ ਰੱਖਣੀ ਪੈਣੀ ਏ। ਯਾ ਅੱਲਾ ਤੇਰੀ ਬੜੀ ਮਿਹਰਬਾਨੀ, ਬੜਾ ਇਹਸਾਨ ਫਰਮਾਈ, ਕਾਲੀ ਕਮਲੀ ਵਾਲਾ ਭੇਜ ਦਿੱਤਾ ਏ। ਮੈਂ ਇੱਕ ਥਾਂ ਤੇ ਬਿਆਨ ਕਰਾਂ, ਮੇਰਾ ਮੌਜੂ ਅੱਗੇ ਚੱਲ ਰਿਹਾ ਵੇ, ਦਿਮਨ ਗੱਲ ਆ ਕੀ ਆਖੇ ਜੀ ਨਬੀ ਦੇ ਆਉਣ ਤੇ ਖੁਸ਼ੀ ਕਰਨੀ ਕਿੱਥੇ ਲਿਖੀਏ, ਸ਼ਾਹ ਜੀ ਕੱਢ ਕੇ ਵਿਖਾਓ। ਮੈਂ ਕਿਹਾ ਜਨਾਬ ਭਰੀ ਮਜਲਸ ਏ, ਤੁਸੀਂ ਕਹਿ ਦਿਓ ਮੈਨੂੰ ਖੁਸ਼ੀ ਨਹੀਂ ਹੋਈ ਤੇ ਮੈਂ ਹਵਾਲਾ ਕੱਢ ਦੇਣਾ। ਅੱਗੋਂ ਵੇਖਣ ਲੱਗ ਪਿਆ ਕਿਵੇਂ ਆਖੇ ਖੁਸ਼ੀ ਨਹੀਂ ਹੋਈ, ਬੰਦਿਆਂ ਆਖਣਾ ਸੀ ਉਤਰਿਆ ਤੈਨੂੰ ਖੁਸ਼ੀ ਨਹੀਂ ਹੋਈ, ਸਿੱਖੇ ਖੱਤਰੀ ਕਿਹੜੀ ਬਲਾ। ਆਖਣ ਲੱਗਣ ਨਹੀਂ ਖੁਸ਼ੀ ਤੇ ਹੋਈ ਏ, ਮੈਂ ਕਿਹਾ ਉਹੀ ਸਾਨੂੰ ਹੋਈ ਏ, ਤੈਨੂੰ ਤਕਲੀਫ਼ ਕਿਉਂ ਹੋਈ ਏ। ਪੂਰੀਆਂ ਸ਼ਰਤਾਂ ਨਾਲ ਮਹਿਫਲ ਮਨਾ ਲੈਣੀ ਏ ਮੁਸਤਾਹਬ ਏ, ਦਿਲ ਚ ਰਸੂਲ ਦੀ ਖੁਸ਼ੀ ਰੱਖਣੀ ਏ ਫਰਜ਼ ਏ। ਫਰਕ ਸਮਝ, ਫਰਜ਼ ਕੀ ਏ, ਮੁਸਤਾਹਬ ਕੀ। ਤਵੱਜੋ, ਜਦੋਂ ਲੋਕਾਂ ਨੇ ਮਾਈ ਬੁੱਢੜੀ ਸੀ ਆ ਗਈ, ਆ ਕੇ ਆਂਦੀ ਏ ਮੈਨੂੰ ਕਮਲੀ ਵਾਲੇ ਦਾ ਹਾਲ ਦੱਸੋ, ਲੋਕੀ ਆਖਣ ਲੱਗੇ ਅਮਾਮਾ ਕਾ, ਮਦੀਨੇ ਵਾਲੇ ਤੇਰੇ ਅੱਗੇ ਅੱਗੇ ਜਾ ਰਹੇ ਨੇ। ਹੱਤਾ ਜ਼ਹਬਤ ਇਲਾ ਰਸੂਲਿਲਾਹ, ਮਾਈ ਟੁਰ ਪਈ ਵੇ ਮਦੀਨੇ ਦੇ ਤਾਜਦਾਰ ਵੱਲੇ। ਤਵੱਜੋ ਕਰਨਾ ਮੁਸਲਮਾਨਾ, ਦਿਲ ਦਰਾ ਥੰਮ ਕੇ ਬਵੀ। ਫਾਖਜ਼ਤ ਬਿਨਾਹੀਆ ਤੇ ਸੋਬੇਹੀ, ਮਾਈ ਟੁਰ ਪਈ ਵੇ ਕਮਲੀ ਵਾਲੇ ਦੇ ਕੱਪੜੇ ਦਾ ਪੱਲਾ ਫੜ ਲਿਆ ਵੇ। ਹਾਏ ਸੁਣਨ ਸੁਣਨ ਮੱਕੇ ਦੇ ਮੁਫਤੀ ਕੇ ਲਿਖਦੇ ਨੇ ਪਏ ਇਮਾਮ ਜ਼ੈਨੀ ਦਹਲਾਨ ਮੱਕੀ ਸੀਰਤ ਨਬਵੀਆ ਇਹ ਮੇਰੇ ਕੋਲ ਮੌਜੂਦ ਹੈ ਮੱਕੇ ਦੇ ਮੁਫਤੀ ਨੇ ਮੁਫਤੀ ਮੱਕਾਤੁਲ ਮੁਕਰਮਾ ਉੱਤੇ ਲਿਖਿਆ ਪਹਿਲਾਂ ਜਨਾਬ ਨਜ਼ਰ ਆ ਰਹੇ ਨੇ ਫਰਮਾਇਆ ਮਾਈ ਨੇ ਕਪੱਲਾ ਫੜ ਲਿਆ ਵੇ ਮਾਈ ਜਾਣਦੀ ਏ ਦੁਨੀਆਂ ਸਾਰੀ ਜਾਂਦੀ ਏ ਬਾਕੀ ਟੁਰ ਜਾਵਣ ਕਮਲੀ ਵਾਲੇ ਦਾ ਲੜ ਨਾ ਛੁੱਟੇ ਤੇ ਬੇੜਾ ਪਾਰ ਹੋ ਜਾਂਦਾ ਵੇ ਕਿਉਂਕਿ ਲਾਜੀ ਪਾਲ ਪਰੀ ਤੁਹਾਨੂੰ ਤੋੜਦੇ ਨਹੀਂ ਲਾਜੀ ਪਾਲ ਪਰੀ ਤੁਹਾਨੂੰ ਤੋੜਦੇ ਨਹੀਂ ਲਾਜੀ ਪਾਲ ਪਰੀ ਤੁਹਾਨੂੰ ਪਰ ਇਹ ਖਿਆਲ ਕਰੀ ਲੱਜ ਪਾਲ ਹੋਵੇ ਮਤ ਕਿਸੇ ਢਿੱਡ ਪਾਲ ਦੇ ਪਿੱਛੇ ਚੱਲ ਪਵੇ ਤੇ ਪੱਠਾ ਹੀ ਗੁੱਲ ਹੋ ਜਾਵੇ ਮੁਰਸ਼ਦ ਲਾਜਪਾਲ ਹੋਵੇ ਆਲਮ ਲਾਜਪਾਲ ਹੋਵੇ ਬੈਂਕ ਪਾਲ ਤੇ ਢਿੱਡ ਪਾਲ ਨਾ ਹੋਵੇ ਢਿੱਡ ਪਾਲ ਕੋਲੋਂ ਕੁਝ ਨਹੀਂ ਲੱਭਦਾ ਪਰ ਲਾਜਪਾਲ ਪਰੀ ਤੁਹਾਨੂੰ ਤੋੜੇ ਦੇ ਨਹੀਂ ਲਾਜਪਾਲ ਪਰੀ ਤੁਹਾਨੂੰ ਲਾਜਪਾਲ ਪਰੀ ਤਾਂ ਤੋੜਦੇ ਨਹੀਂ ਜਿਹਦੀ ਬਾਫੜਦੇ ਫਿਰ ਛੋੜਦੇ ਨਹੀਂ ਜਿਹਦੀ ਬਾਫੜਦੇ ਫਿਰ ਛੋੜਦੇ ਨਹੀਂ ਜਿਹਦੀ ਬਾਫੜਦੇ ਫਿਰ ਤਵਜੋ ਕਰਨਾ ਮੁਸਲਮਾਨ ਮਾਈ ਨਸ ਕੇ ਆਈਏ ਨਬੀ ਦਾ ਪੱਲਾ ਫੜ ਲਿਆ ਵੇ ਬਿਨਾ ਹੀਆ ਤੇ ਸੋ ਬੇਹੀ ਕੱਪੜੇ ਦੀ ਨੁੱਕਰ ਫੜ ਲਈਏ ਜਿਹਨੂੰ ਆਂਦੇ ਨੇ ਮੈਂ ਫੁਲਾਣੇ ਦੇ ਲੜ ਲੱਗ ਗਿਆ ਵਾ ਤਵਜੋ ਕਰਨਾ ਸੁਮਤ ਜਾ ਅਲਤ ਤਕੂਲ ਮਾਈ ਬੋਲ ਪਈਏ ਆਂਦੀਏ ਬੇ ਅਬੀ ਅੰਤਵਾ ਉਮੀ ਯਾ ਰਸੂਲ ਅੱਲਾ ਓਏ ਸੋਹਣਿਆ ਮੇਰਾ ਪਿਓ ਵੀ ਤੇਰੇ ਤੋਂ ਕੁਰਬਾਨ ਹੋਵੇ ਮੇਰੀ ਮਾਂ ਵੀ ਤੇਰੇ ਤੋਂ ਕੁਰਬਾਨ ਹੋ ਜਾਵੇ ਲਾ ਉਬਾਲੀ ਇਜ਼ਾ ਅਸਲਮ ਤਮਿਨ ਅਤਬਿਨ ਸੋਹਣਿਆ ਮੈਨੂੰ ਕਿਸੇ ਦੀ ਪਰਵਾਹ ਨਹੀਂ ਜਦੋਂ ਤੂੰ ਸਹੀ ਸਲਾਮਤ ਵਾਪਸ ਆ ਜਾ ਮਾਈ ਇਹਨਾਂ ਕੁਝ ਕਿਉਂ ਕਰ ਰਹੀ ਹੈ ਅੱਜ ਇਹ ਮਾਈਆਂ ਕਿਉਂ ਨਹੀਂ ਲੱਭਦੀਆਂ ਹੁਣ ਕਿਉਂ ਮੁੱਕ ਗਈਆਂ ਨੇ ਕਿਉਂਕਿ ਹੁਣ ਅਸਾਂ ਅੰਗਰੇਜ਼ ਵਾਲੇ ਪਾਸੇ ਟੁਰ ਪਏ ਉਹਦੀਆਂ ਕਿਤਾਬਾਂ ਚਾ ਲਈਆਂ ਨੇ ਇਹਨਾਂ ਮਾਈਆਂ ਅੱਲਾ ਦਾ ਕੁਰਾਨ ਚਾਇਆ ਹੋਇਆ ਸੀ ਤਵੱਜੋ ਕਰਨਾ ਮੁਸਲਮਾਨੋ ਆਓ ਮੈਂ ਅੱਗੇ ਆਇਤ ਕੁਰਾਨ ਦੀ ਪੜਾਂ ਉਹ ਮੈਂ ਬਿਆਨ ਕਰਾਂ ਅੱਲਾ ਨੇ ਕੁਰਾਨ ਅਹਲੇ ਇਲਮ ਤੇ ਇਲਮ ਦੀ ਕਿਵੇਂ ਫਜ਼ੀਲਤ ਬਿਆਨ ਫਰਮਾਈਏ ਜ਼ੋਰ ਨਾਲ ਆਖੋ ਸੁਭਾਨ ਅੱਲਾ ਅਗਲੀ ਆਇਤ ਸੁਣ ਫਰਮਾਇਆ ਕੁਲ ਹਲ ਯਸਤਵੀ ਲਦੀਨ ਯਅਲਮੂਨ ਵਲਦੀਨ ਲਾ ਯਅਲਮੂਨ ਕੁਰਾਨ ਚ ਰੱਬ ਫਰਮਾਇਆ ਸੁਣਿਆ ਤੁਸੀਂ ਫਰਮਾ ਦਿਓ ਤੁਸੀਂ ਰੱਬ ਆਪ ਨਹੀਂ ਸੁਣਾ ਸਕਦਾ ਰੱਬ ਆਪ ਨਹੀਂ ਸੁਣਾ ਸਕਦਾ ਸੁਣਾ ਸਕਦਾ ਕਿਉਂ ਫਰਮਾ ਰਿਹਾ ਤੁਸੀਂ ਫਰਮਾ ਦਿਓ ਰੱਬ ਕੋਲ ਜ਼ੋਰ ਕੋਈ ਨਹੀਂ ਆਵਾਜ਼ ਉੱਚੀ ਨਾਲ ਲੋਕਾਂ ਨੂੰ ਸੁਣਾਉਣ ਤੇ ਕੁਦਰਤ ਨਹੀਂ ਰੱਖਦਾ ਨਾ ਨਾ ਤਾਂ ਕਿ ਕਾਇਨਾਤ ਨੂੰ ਪਤਾ ਚੱਲ ਜਾਵੇ ਕੁੱਲ ਤੁਸਾਂ ਆਖੋ ਪਤਾ ਚਲੇ ਸੋਹਣਾ ਜਿਹੜਾ ਇਹਦੇ ਵਸੀਲੇ ਨਾਲ ਹੀ ਲੱਭਣਾ ਜੇ ਜੋ ਕੁਝ ਲੱਭਣਾ ਜੇ ਇਸੇ ਵਾਸਤੇ ਗੈਰ ਮੁਕੱਲਦਾਂ ਦਾ ਵੱਡਾ ਚੋਟੀ ਦਾ ਮੌਲਵੀ ਨਵਾਬ ਵਹੀਦੁਜ਼ਮਾਨ ਹੈਦਰਾਬਾਦੀ ਜਿਹਦੀ ਅਰਫਲ ਜਾਦੀ ਕਿਤਾਬ ਮੇਰੇ ਬੈਗ ਵਿੱਚ ਮੌਜੂਦ ਵੇ ਵਿੱਚ ਲਿਖ ਰਿਹਾ ਵੇ ਬਾਦਾ ਅੱਲਾਹੁਲ ਖਲਕਾ ਬਿਨੂਰਨ ਮੁਹੰਮਦੀਨ ਅੱਲਾ ਨੇ ਸਾਰੀ ਕਾਇਨਾਤ ਦੀ ਇਬਤਦਾ ਕਮਲੀ ਵਾਲੇ ਦੇ ਨੂਰ ਦੇ ਵਸੀਲੇ ਨਾਲ ਕੀਤੀ ਵੇ ਸਾਰੀ ਕਾਇਨਾਤ ਦੀ ਮਖਲੂਕ ਦੀ ਇਬਤਦਾ ਕਮਲੀ ਵਾਲੇ ਦੇ ਨੂਰ ਨਾਲ ਹੋਈ ਵੇ। ਤਵੱਜੋ ਕਰਨਾ, ਫਰਮਾਇਆ ਕੁਲ ਹਲ ਯਸਤਵਿਲ ਲਦੀਨ ਯਾਲਮੂਨ ਵਲਦੀਨ ਲਾ ਯਾਲਮੂਨ। ਕਮਲੀ ਵਾਲੇ ਇਹਨਾਂ ਨੂੰ ਫਰਮਾ ਦਿਓ, ਕਿਆ ਆਲਮ ਇਲਮ ਵਾਲੇ ਤੇ ਜਾਹਿਲ ਬਰਾਬਰ ਹੋ ਸਕਦੇ ਨੇ? ਮਤਲਬ ਕੀ ਵੇ, ਓਏ ਇਲਮ ਵਾਲੇ ਤੇ ਜਾਹਿਲ ਬਰਾਬਰ ਨਹੀਂ ਹੋ ਸਕਦੇ। ਮਤਲਬ ਕੀ ਵੇ, ਜਿਹੜਾ ਨਬੀ ਦੇ ਦੀਨ ਨੂੰ ਨਹੀਂ ਸਮਝਦਾ ਨਹੀਂ ਚੱਲਦਾ, ਇੱਕ ਸਮਝ ਰਿਹਾ ਏ ਤੇ ਚੱਲ ਰਿਹਾ ਵੇ, ਦੋਨੋਂ ਬਰਾਬਰ ਨਹੀਂ ਹੋ ਸਕਦੇ? ਜਿਹੜਾ ਸਮਝਦਾ ਵੀ ਏ ਚੱਲਦਾ ਵੀ, ਉਹਨੂੰ ਅੱਲਾਹ ਨੇ ਉੱਚੀਆਂ ਸ਼ਾਨਾਂ ਅਤਾ ਫਰਮਾਈਆਂ ਹੋਈਆਂ ਨੇ। ਤਵਜੋ ਕਰਨਾ ਮੁਸਲਮਾਨੋ, ਕੁਲ ਹਲ ਯਸਤਵਿਲਦੀਨ ਯਅਲਮੂਨ ਵਲਦੀਨ ਲਾ ਯਅਲਮੂਨ। ਫਰਮਾਇਆ ਕਮਲੀ ਵਾਲਿਆ, ਫਰਮਾ ਦਿਓ, ਕਿਆ ਜਾਣਨ ਵਾਲੇ ਨਾ ਜਾਣਨ ਵਾਲੇ ਆਲਮ ਤੇ ਜਾਹਿਲ ਬਰਾਬਰ ਹੋ ਸਕਦੇ ਨੇ? ਮਤਲਬ ਕੀ ਵੇ, ਆਲਮ ਤੇ ਜਾਹਿਲ ਬਰਾਬਰ ਨਹੀਂ ਹੋ ਸਕਦੇ। ਅੱਜ ਇਹ ਕੁਰਾਨ ਦੀ ਆਇਤ ਯੂਨੀਵਰਸਿਟੀਆਂ ਤੇ ਪੜੇਗਾ, ਇਹ ਕੁਰਾਨ ਦੀ ਆਇਤ ਸਕੂਲਾਂ ਤੇ ਪੜੇਗਾ, ਇਹ ਕੁਰਾਨ ਦੀ ਆਇਤ ਕਾਲਜਾਂ ਤੇ ਪੜੇਗਾ, ਉਹ ਇਹਦਾ ਕੀ ਮਤਲਬ ਲੈਂਦੇ ਨੀ? ਜਿਹੜਾ ਅੰਦਰ ਬੈਠਾ ਵੇ ਪੈਂਟ ਪਾ ਕੇ, ਇੱਕ ਜਿਹੜਾ ਬਾਹਰ ਬੈਠਾ ਵੇ ਨਬੀ ਦੀ ਸੁਨਤ ਸਜਾ ਕੇ, ਇਹ ਦੋਵੇਂ ਬਰਾਬਰ ਨਹੀਂ? ਅੰਦਰ ਵਾਲਾ ਇਲਮ ਵਾਲਾ ਤੇ ਸ਼ਾਨ ਵਾਲਾ ਵੇ, ਇੱਕ ਅੰਦਰ ਬਹਿ ਕੇ ਅੰਗਰੇਜ਼ ਦਾ ਨਿਸਾਬ ਪੜ ਰਿਹਾ ਵੇ, ਇੱਕ ਬਾਹਰ ਬਹਿ ਕੇ ਮੁਸਤਫਾ ਦਾ ਦੀਨ ਪੜ ਰਿਹਾ ਵੇ, ਇਹ ਦੋਵੇਂ ਬਰਾਬਰ ਨਹੀਂ? ਅੰਦਰ ਵਾਲਾ ਇਲਮ ਵਾਲਾ ਤੇ ਸ਼ਾਨ ਵਾਲਾ ਵੇ, ਬਾਹਰ ਵਾਲਾ ਉਹਦੇ ਬਰਾਬਰ ਨਹੀਂ ਹੋ ਸਕਦਾ? ਇੱਕ ਅੰਦਰ ਬਹਿ ਕੇ ਜਨਾਬ ਪੀਟੀ ਸ਼ੋ ਕਰ ਰਿਹਾ ਵੇ, ਇੱਕ ਅੰਦਰ ਜਨਾਬ ਜੁਮਰਾ ਮਾਰ ਰਿਹਾ ਵੇ, ਇੱਕ ਬਾਹਰ ਹਯਾ ਨਾਲ ਚੱਲ ਰਿਹਾ ਵੇ, ਸ਼ਰਮ ਨਾਲ ਚੱਲ ਰਿਹਾ ਵੇ, ਗੈਰਤ ਨਾਲ ਚੱਲ ਰਿਹਾ ਵੇ, ਇਹ ਬਰਾਬਰ ਨਹੀਂ ਹੋ ਸਕਦੇ? ਜਿਹੜਾ ਅੰਦਰ ਵਾਲਾ ਵੇ ਉਹ ਸ਼ਾਨ ਵਾਲਾ ਵੇ, ਇਲਮ ਵਾਲਾ ਵੇ। ਇੱਕ ਔਰਤ ਅੰਦਰ ਬੈਠੀ ਵੇ ਜਿਹੜੀ ਉੱਥੇ ਅੰਗਰੇਜ਼ ਦਾ ਨਿਸਾਬ ਪੜ ਰਹੀ ਵੇ, ਦੂਜੀ ਪਰਦੇ ਚ ਬੈਠੀ ਏ ਜਿਵੇਂ ਖਾਤੂਨ ਜੰਨਤ ਬੈਂਦੀਆਂ ਸਨ, ਇਹ ਬਰਾਬਰ ਨਹੀਂ? ਜਿਹੜੀ ਅੰਦਰ ਬੈਠੀ ਏ ਤੇ ਜਨਾਬ ਪੀਟੀ ਸ਼ੋ ਕਰ ਰਹੀ ਏ, ਇਹ ਇਲਮ ਵਾਲੀ ਏ ਤੇ ਸ਼ਾਨ ਵਾਲੀ ਏ? ਬਾਹਰ ਵਾਲੀ ਘਟੀਆ ਵੇ, ਸਕੂਲਾਂ ਤੇ ਲਿਖਣ ਦਾ ਮਤਲਬ ਇਹ ਹੁੰਦਾ ਈ, ਪਰ ਅੱਲਾਹ ਦੇ ਕੁਰਾਨ ਦਾ ਇਹ ਮਤਲਬ ਨਹੀਂ। ਇਹਦਾ ਮਤਲਬ ਕੀ ਏ, ਇੱਕ ਉਹ ਬੰਦਾ ਵੇ ਜਿਹੜਾ ਕਾਫਰਾਂ ਦੇ ਪਿੱਛੇ ਚੱਲਦਾ ਵੇ, ਉਹਦਾ ਕੋਈ ਮੁਕਾਮ ਨਹੀਂ। ਦੂਜਾ ਕਮਲੀ ਵਾਲੇ ਦਾ ਦੀਨ ਪੜਦਾ ਵੇ, ਦੀਨ ਤੇ ਚੱਲਦਾ ਵੇ, ਉਹਦਾ ਕੋਈ ਮੁਕਾਬਲਾ ਨਹੀਂ। ਫਰਮਾਇਆ ਹਲ ਯਸਤਵਿਲਦੀਨ ਯਅਲਮੂਨ ਵਲਦੀਨ ਲਾ ਯਅਲਮੂਨ। ਸੋਹਣਿਆ, ਇਹਨਾਂ ਨੂੰ ਫਰਮਾਓ, ਜਾਣਨ ਆਲਮ ਤੇ ਜਾਹਿਲ ਬਰਾਬਰ ਨਹੀਂ ਹੋ ਸਕਦੇ। ਮਤ ਸਮਝੇ, ਜਿਹੜਾ ਅੰਗਰੇਜ਼ ਨੂੰ ਪੜ ਗਿਆ ਅੰਗਰੇਜ਼ੀ, ਉਹ ਤੇ ਅਨਪੜ੍ਹ ਬੰਦਾ ਬਰਾਬਰ ਨਹੀਂ ਹੋ ਸਕਦੇ। ਇਹ ਗੱਲ ਨਾ ਜਾਣੀ, ਇੱਥੇ ਉਹਨਾਂ ਦੀ ਸ਼ਾਨ ਹੈ। ਇੰਜ ਕਹਿਲ ਹੈ ਦੋਵਾਂ ਲਫਜ਼ਾਂ ਵਿੱਚ, ਦੋਵਾਂ ਲਫਜ਼ਾਂ ਵਿੱਚ ਇੰਜ ਕਹਿਲ ਹੈ, ਸਦੀਕ ਅਕਬਰ ਤੇ ਅਬੂ ਜਾਲ ਬਰਾਬਰ ਨਹੀਂ ਹੋ ਸਕਦੇ। ਮੌਲਾ ਮੁਰਤਜ਼ਾ ਤੇ ਜਨਾਬ ਅਬੂ ਲਹਬ ਬਰਾਬਰ ਨਹੀਂ ਹੋ ਸਕਦੇ। ਉਮਰੇ ਫਾਰੂਕ ਤੇ ਉਤਬਾ ਬਰਾਬਰ ਨਹੀਂ ਹੋ ਸਕਦੇ। ਜਿਨ੍ਹਾਂ ਮੰਨਿਆ ਵੀ ਏ, ਚੱਲੇ ਵੀ ਨੇ, ਬੜੀ ਸ਼ਾਨ ਵਾਲੇ ਨੇ, ਬੜੇ ਮਕਾਮ ਵਾਲੇ ਨੇ। ਕੁਰਾਨ ਬਦਲਿਆ ਗਿਆ ਨਾ, ਹੋਰ ਮਤਲਬ ਬਿਆਨ ਕੀਤੇ ਗਏ, ਤਾਂ ਤੇ ਮੁਸਲਮਾਨਾਂ ਦਾ ਪੱਠਾ ਗੁੱਲ ਹੋਇਆ। ਤੁਹਾਨੂੰ ਪਤਾ, ਅਸਾਂ ਜਿਹੜਾ ਰੋਲਾ ਹੁੰਦਾ ਉਹ ਹੀ ਕੱਢਣਾ ਹੁੰਦਾ। ਹਾਂ, ਤਵੱਜੋ ਨਾਲ ਬਵੀ ਬਾਬਾ ਫਰੀ ਜ਼ਿੰਦਾਬਾਦ, ਬਾਬਾ ਫਰੀ। ਹਾਂ, ਚਿਸ਼ਤ ਦਾ ਫੈਜ਼। ਤਵਜੋ ਰੱਖਣਾ ਮੁਸਲਮਾਨੋ, ਫਰਮਾਇਆ ਇਹ ਬਰਾਬਰ ਨਹੀਂ ਹੋ ਸਕਦੇ। ਇੰਜ ਕਹਿ ਲੈ, ਅਲੀ ਪਾਕ ਤੇ ਅਬੂ ਜਾਲ ਬਰਾਬਰ ਨਹੀਂ ਹੋ ਸਕਦੇ, ਕਿਉਂਕਿ ਅਬੂ ਜਾਲ ਆਪਣੀ ਖਾਹਿਸ਼ ਪਿੱਛੇ ਚੱਲਦਾ ਵੇ, ਮੌਲਾ ਮੁਰਤਦਾ ਮਦੀਨੇ ਦੇ ਤਾਜਦਾਰ ਦੇ ਪਿੱਛੇ ਚੱਲ ਰਹੇ ਨੇ। ਅੱਗੇ ਮੁਸਲਮਾਨੋ ਗੌਰ ਕਰਨਾ, ਇਹ ਤੈਨੂੰ ਮੈਂ ਦੱਸ ਰਿਹਾ ਹਾਂ। ਅੱਗੇ ਅੱਲਾ ਨੇ ਕੁਰਾਨ ਇਲਮ ਵਾਲਿਆਂ ਦੀ ਸ਼ਾਨ ਬਿਆਨ ਫਰਮਾਈ, ਫਰਮਾਇਆ ਕੁਲ ਕਫਾ ਬਿੱਲਾਹ ਸ਼ਹੀਦਨ ਬੈਨੀ ਵਾ ਬੈਨਕੁਮ ਵਾ ਮਨ ਇੰਦਹੁ ਇਲਮੁਲ ਕਿਤਾਬ। ਅੱਗੇ ਅੱਲਾ ਨੇ ਕੁਰਾਨ ਚ ਫਰਮਾਇਆ, ਇਨਮਾ ਯਖਸ਼ੱਲਾ من عباده العلماء او لوکو جڑے عالم ہوندے جے او رب تو ڈرن والے ہوندے جے جڑے عالم نے فرمایا یخش اللہ من عباده العلماء فرمایا جڑے عالم ہوندے نے او رب تو ڈر دے نی جڑا عربی لغت تو کچھ نہ کچھ واقفیت رکھ داوے اونو پتا وے پیچھے اینا ماں گیا وے اے کلمہ حسر وے اے دنال حسر ہو جاندہ وے فرمایا اینا ماں اوے عالم جیڑے نے رب تو ڈر دینے اے تھے دو ماں پاسوں کیرا پیندہ وے اے دا مطلب اے ہندہ وے عالم او نے جیڑے رب تو ڈر دینے جیڑے رب تو ڈر دینے اوہی عالم ہندے نے فرمایا عالم او نے جڑے رب تو ڈر دے نے پتا چلیا او عالم او ہی ہوندے نے جڑے رب تو ڈر دے نے جڑے رب تو ڈر دے نے او ہی عالم ہوندے نے جڑے خدا دا خوف رکھ دے نے فرمایا یخش اللہ من عباده العلماء اے اللہ نے قرآن وچ کسوٹی بیان کر دیتی ہے عالم نو ویکھنا ہوئے تے ویکھ لے خدا دا خوف کر دے کہ نہیں کر دے رب کو ڈر دے کہ نہیں ڈر دا توجہ کرنا مسلمان ایک گالب زینت دل چ بن لے عالم اوئی جڑا رب کو ڈر داوے جڑا رب کو ڈرے گا کدے گانا نہیں سنے گا جڑا رب کو ڈر داوے کدے فلم نہیں ویکھدا جڑا رب کو ڈر داوے کسے دی عزت تے نگاہ نہیں پاؤندا جڑا رب کو ڈر داوے شراب دے نیڑے نہیں جاندا جڑا رب کو ڈر داوے جوئے دے نیڑے نہیں جاندا جڑا رب کو ڈر داوے سود نہیں کھاندا جڑا رب کو ڈر داوے کسے دی عزت تے ہاتھ نہیں پاندا معلوم ہویا جڑے عزتاں وی برباد کیتی جاون شراباں وی پرجناب پیتی جاون سجوئے وی کھیڈی جاون زنا وی کیتی جاون ہر برائی کرن انگریزاں دا قانون وی چلائی جاون نبی دا لباس وی لا دیون سمجھ لے انہاں کول خوف خدا نہیں جے انہاں کول خوف خدا ہوندا کافراں لا کوئی کم نہ ہوندا سارے کم مدینے والے دے غلاماں والے ہوندے ساریاں نو پیچھا چھڈ جاندے کملی والے دے حکم نو اگے رکھ دے جیڑا رب کولوں ڈر داوے ظلم نہیں کردا جیڑا رب کولوں ڈر داوے قتل نہیں کردا جیڑا رب کولوں ڈر داوے چوری نہیں کردا پاویں گد داڑی رکھی ہوے ساریاں کتاباں پیتیاں ہون جے گانا سن رہیا ہوے سمجھ عالم نہیں ٹی وی ویکھ رہیا ہوے سمجھ عالم نہیں بےہودا لوکاں نال دوستی رکھ رہیا ہوے سمجھ عالم نہیں جے جناب سود وال جا رہا ہوئے سمجھ عالم نہیں کوئی بندہ بھی کلمہ پڑھن والا جیڑا اے کم کرے سمجھ عالم نہیں عالم اللہ دا خوف رکھ دے نے کتھے خوف خدا ہوندا وے اوتھے حرام نہیں ہوندا اوتھے مدینے والے تاجدار دی شرع تے حکم تے چلیا جاندا وے آؤ مسلمانوں توجہ کرنا میں کہ علم والے دی کہور دی گل سنا جاؤ پتہ لگے علم والے کم کیڑے کر دینے آؤ مسلمانوں میرے سامنے وے کتاب پئی امام زینی کالان مکی رحمت اللہ تعالی علیہ دی آ میں تیرے سامنے حضرت علی المرتضی دا فرمان سنا دیواں جیڑا ولیاں دا بادشاہ ہوئے جدو بولے گل کھری کردا ہوئے زور نہ لاگ سبحان اللہ مرد وے مرد وے مرد وے کیونکہ جنو نبی فرمان مرد ہو کڈا وڈا مرد ہونا ہو نبی فرمایا لا فتح الا علی فرمایا جوان ویکھنا جے مرد ویکھنا نے تے علی نو ویکھ لو فرمایا لا سیف الا ذوالفقار فرمایا تلوار ویکھنی نے تے علی دی ویکھ لو مینوں اے کہندے جی کسے نو کچھ نہیں اوکھڑو چاہیدا میں کہ جی مولا علی کولو پوچھنا تلوار کیوں رکھی رہندے سن اہے جی جتھے کوئی کسے نو کچھ نہیں آکھنا چاہیے میں کہ نبی کولو پوچھنا تلوار کیوں رکھی ہوئی سی ਉਮਰ ਕੋਲੋਂ ਪੁੱਛਣਾ ਤਲਵਾਰ ਕਿਉਂ ਲੱਗੀ ਹੋਈ ਸੀ। ਅਹੇ ਜੀ ਜਿੱਥੇ ਕੋਈ ਲੱਗਾ ਲੱਗਾ ਰਹਿਣ ਦੇਣਾ ਚਾਹੀਦਾ ਵੇ। ਮੈਂ ਅਗਾਂਹ ਹੱਥ ਕੀਤਾ, ਮੈਂ ਬੱਸ 'ਚ ਸਫ਼ਰ ਕਰ ਰਿਹਾ ਸਾਂ, ਮੈਂ ਤਾਂ ਬਟੂਆ ਛੇੜਿਆ। ਮੇਰੇ ਵੱਲ ਵੇਖ ਕੇ ਆਉਂਦਾ, ਮੋਲੀ ਸਾਹਿਬ ਚੰਗਾ ਭਲਾ ਨੇਕ ਆਦਮੀ ਦਿਸਣਾ, ਬਟੂਏ ਨੂੰ ਕਿਉਂ ਹੱਥ ਲਾਉਂਦੇ? ਮੈਂ ਕਿਹਾ ਭਾਅ ਜੀ ਜਿੱਥੇ ਕੋਈ ਲੱਗਾ ਉਹਨੂੰ ਲੱਗਾ ਰਹਿਣ ਦੇਣਾ ਚਾਹੀਦਾ। ਮੈਂ ਕਿਹਾ ਜਿਹੜਾ ਜਨਾਬ ਦੀਆਂ ਮੱਝਾਂ ਖੋਲੇ ਕੀ ਕਰੋਗੇ? ਉਹ ਮੈਂ ਗੋਲੀ ਮਾਰ ਦਿਆਂਗਾ। ਮੈਂ ਕਿਹਾ ਕਿਉਂ ਜਿੱਥੇ ਕੋਈ ਲੱਗਾ ਉਹਨੂੰ? ਮੈਂ ਕਿਹਾ ਜਿਹੜਾ ਜਨਾਬ ਦੀ ਇੱਜ਼ਤ ਬਰਬਾਦ ਕਰਿਆ ਹੈ, ਮੈਂ ਕੋਈ ਬੇਇੱਜ਼ਤ ਵਾਂ, ਮੈਂ ਗੋਲੀਆਂ ਕੱਢ ਦੇਵਾਂ। ਮੈਂ ਕਿਹਾ ਕਿਉਂ ਜੀ ਜਿੱਥੇ ਕੋਈ? ਮੈਂ ਕਿਹਾ ਜਿਹੜਾ ਤੇਰਾ ਬਟੂਆ ਛੇੜੇ ਉਹ ਵੀ ਕਸੁਨਿਆਂ ਦਾ ਹੱਕਦਾਰ ਹੈ, ਜਿਹੜਾ ਤੇਰੀਆਂ ਮੱਝਾਂ ਛੇੜੇ ਉਹ ਵੀ ਕਸੁਨਿਆਂ ਦਾ ਗੋਲੀਆਂ ਦਾ ਹੱਕਦਾਰ ਹੈ, ਜਿਹੜਾ ਤੇਰੀ ਇੱਜ਼ਤ ਛੇੜੇ ਉਹ ਵੀ ਗੋਲੀਆਂ ਦਾ ਹੱਕਦਾਰ ਹੈ। ਸਾਰੀ ਕਾਇਨਾਤ ਦੀਆਂ ਇੱਜ਼ਤਾਂ ਇੱਕ ਪਾਸੇ, ਕਮਲੀ ਵਾਲੇ ਦੀ ਇੱਜ਼ਤ ਇੱਕ ਪਾਸੇ। ਮੈਂ ਕਿਹਾ ਸਾਰੀ ਕਾਇਨਾਤ ਦੀਆਂ ਇੱਜ਼ਤਾਂ ਇੱਕ ਪਾਸੇ, ਮਦੀਨੇ ਵਾਲੇ ਦੀ ਇੱਜ਼ਤ ਦਾ ਕੋਈ ਮੁਕਾਬਲਾ ਨਹੀਂ। ਕਮਲੀ ਵਾਲੇ ਦੀ ਇੱਜ਼ਤ ਤੇ ਜਿਹੜਾ ਹੁਕਮ ਤੇ ਦਾਗ ਕਰੇ, ਜਿਹੜਾ ਇੱਜ਼ਤ ਤੇ ਦਾਗ ਕਰੇ, ਜਿਹੜਾ ਕੋਸ਼ਿਸ਼ ਕਰੇ, ਉਹਨੂੰ ਫਿਰ ਲੱਗਾ ਰਹਿਣ ਦੇਣਾ ਚਾਹੀਦਾ ਵੇ। ਅਹੇ ਜੀ ਚੁੱਪ ਕਰ ਗਿਆ। ਮੈਂ ਕਿਹਾ ਸਮਝ ਲੈ, ਬਾਕੀ ਕੰਮਾਂ ਤੇ ਲੜਨ ਵਾਲਾ ਕਮਜ਼ੋਰ ਏ, ਮੁਸਤਫਾ ਦੇ ਦੀਨ ਤੋਂ ਲੜਨ ਵਾਲਾ ਲਾ ਫਤਾ ਇਲਾ ਅਲੀ। ਮਰਦਾਂ ਵਾਲੀ ਲੜਾਈ ਏ, ਦਰ ਜ਼ਮੀਨ ਦੀ ਲੜਾਈ ਏ, ਰੰਨਾਂ ਵਾਲੀ ਲੜਾਈ ਏ, ਦੀਨ ਵਾਲੀ ਲੜਾਈ ਏ, ਮਰਦਾਂ ਵਾਲੀ ਲੜਾਈ ਏ। ਬਜ਼ੁਰਗ ਫਰਮਾਉਂਦੇ ਨੇ, ਰੰਨਾਂ ਵਾਲੀ ਲੜਾਈ ਨਾ ਲੜੀ, ਮਰਦਾਂ ਵਾਲੀ ਲੜਾਈ ਲੜ, ਜਿਹੜੀ ਨਬੀ ਦੀ ਯਾਰ ਲੜ ਗਏ। ਅਹੇ ਜੀ ਕਿਸੇ ਨੂੰ ਕੁਝ ਨਹੀਂ ਆਖਣਾ ਚਾਹੀਦਾ। ਮੈਂ ਕਿਹਾ ਨਬੀ ਫਰਮਾਉਂਦੇ ਨੇ, ਲਾ ਸਹੀ ਫਾਈਲ ਲਾ ਜ਼ੁਲਫਿਕਾਰ, ਜਿਹੜੀ ਤਲਵਾਰ ਅਲੀ ਦੀ ਉਹ ਸ਼ਾਨ ਵਾਲੀ ਏ। ਕਿਹੜੀ ਤਲਵਾਰ ਏ? ਤਵੱਜੋ ਕਰ, ਮੈਂ ਥੋੜੀ ਜੀ ਗੱਲ ਕਰਕੇ ਅੱਗੇ ਜਾ ਰਿਹਾ ਹਾਂ। ਇੱਕ ਜੰਗ ਵਿੱਚ ਨਬੀ ਦੇ ਸਹਾਬਾ ਗਏ, ਫਕਰ ਅਰਬੀ ਚਾਹੁੰਦੇ ਨੇ ਮਣਕੇ ਨੂੰ, ਇਹ ਕੰਡ ਦੀ ਹੱਡੀ ਦਾ ਜਿਹੜਾ ਉਤਲਾ ਹਿੱਸਾ ਵੇ, ਇੱਥੇ ਇੱਕ ਗੋਲ ਜਿਹੀ ਹੱਡੀ ਹੁੰਦੀ, ਇੱਥੇ ਆ ਕੇ ਉਹ ਇੱਕ ਜਿਹੜੀ ਹੱਡੀ ਉਹਨੂੰ ਫਕਰ ਆਉਂਦੇ ਨੇ ਜਿਹਨੂੰ ਅਰਬੀ ਦੇ ਅੰਦਰ। ਉਹਨੇ ਕੀ ਕੀਤਾ ਸੀ? ਬੰਦੇ ਮਾਰ ਮਾਰ ਕੇ ਉਹਨਾਂ ਦੀਆਂ ਉਹ ਹੱਡੀਆਂ ਜਨਾਬ ਉਹ ਮਣਕੇ ਦੀ ਤਰ੍ਹਾਂ ਦੀਆਂ ਕੱਢ ਕੱਢ ਕੇ ਧਾਗੇ 'ਚ ਪਰੋ ਕੇ ਆਪਣੀ ਤਲਵਾਰ ਨਾਲ ਤਸਵੀਰੀ ਤਰ੍ਹਾਂ ਟੰਗੀਆਂ ਹੋਈਆਂ ਸਨ, ਤਾਂ ਕਿ ਜਿਹੜਾ ਵੇਖੇ ਸਮਝੇ ਬੰਦਾ ਬੰਦੇ ਮਾਰ ਏ, ਇਹਦੇ ਕੋਲੋਂ ਬਚ ਨਹੀਂ ਸਕਦੇ ਨੇ, ਸਾਡੇ ਟੋਟੇ ਕਰ ਦੇਣੇ ਨੇ। ਲੋਕਾਂ ਨੂੰ ਟਰਾਉਣ ਵਾਸਤੇ, ਡਰਗਾਣ ਟਰਕਾਉਣ ਵਾਸਤੇ ਉਹਨੇ ਨਾਲ ਉਹ ਲਾਏ ਹੋਏ ਸਨ। ਪਰ ਉਹਨੂੰ ਕੀ ਪਤਾ ਸੀ, ਉਸ ਬੇਵਕੂਫ ਦਾ ਇੱਕ ਦਿਨ ਮੁਕਾਬਲਾ ਕਮਲੀ ਵਾਲੇ ਦੇ ਯਾਰਾਂ ਨਾਲ ਹੋ ਗਿਆ। ਕਮਲੀ ਵਾਲੇ ਦੇ ਯਾਰਾਂ ਨੇ ਉਹਨੂੰ ਚੀਰ ਕੇ ਪਰੋਂ ਸੁੱਟ ਦਿੱਤਾ, ਤਲਵਾਰ ਆ ਕੇ ਕਮਲੀ ਵਾਲੇ ਦੀ ਖਿਦਮਤ ਚ ਪੇਸ਼ ਕਰ ਦਿੱਤੀ। ਅਰਜ਼ ਕੀਤੀ, ਸੋਹਣਿਆ ਤਲਵਾਰ ਬੜੀ ਸੋਹਣੀ ਲੱਗਦੀ ਏ, ਤੁਸੀਂ ਵੀ ਸੋਹਣੇ ਹੋ, ਤੁਸੀਂ ਰੱਖ ਲਓ। ਮਦੀਨੇ ਦੇ ਤਾਜਦਾਰ ਬੋਲ ਪਏ, ਫਰਮਾਇਆ ਅਲੀ ਕਿੱਥੇ ਨੇ? ਅਰਜ਼ ਕੀਤੀ, ਹਜ਼ੂਰ ਮੈਂ ਹਾਜ਼ਰਾ, ਮੌਲਾ ਅਲੀ ਆ ਗਏ ਨੇ। ਜਦੋਂ ਆਏ ਨੇ ਫਰਮਾਇਆ, ਅਲੀ ਤੇ ਤੇਰੇ ਨਾਲ ਸੋਹਣੀ ਲੱਗਦੀ ਏ, ਤੁਸੀਂ ਰੱਖ ਲਓ। ਸਹਾਬਾ ਕਰਦੇ ਨੇ, ਸੋਹਣਿਆ ਤੁਹਾਡੇ ਨਾਲ ਸੋਹਣੀ ਲੱਗਦੀ ਏ, ਨਬੀ ਫਰਮਾਉਂਦੇ ਨੇ ਅਲੀ ਤੁਹਾਡੇ ਨਾਲ ਸੋਹਣੀ ਲੱਗਦੀ ਏ। ਤਵੱਜੋ ਕਰ ਮੁਸਲਮਾਨ, ਨਬੀ ਤਲਵਾਰ ਦਾ ਤੋਹਫਾ ਅਲੀ ਨੂੰ ਦੇ ਰਹੇ ਨੇ, ਤਾਂ ਕਿ ਇਹਦਾ ਖਿਆਲ ਕਰੀ, ਜੇ ਬੇਈਮਾਨਾਂ ਦੇ ਟੋਟੇ ਕਰਨੇ ਨੇ। ਫਿਰ ਕੀਤੇ ਮਰਹਬਾ, ਅਲੀ ਨੇ ਤਲਵਾਰ ਮਾਰ ਕੇ ਦੋ ਟੋਟੇ ਕਰ ਛੱਡੇ। ਅਬੂ ਜੀ ਦੀਆਂ ਤਲਵਾਰਾਂ ਪੁੱਤਰਾਂ ਕੋਲ ਵੀ ਸਨ, ਹੁਸੈਨ ਨੇ ਵੀ ਕਰਬਲਾ ਤਲਵਾਰਾਂ ਚਲਾਈਆਂ ਨੇ। ਅਹੇ ਜੀ ਕਿਸੇ ਨੂੰ ਕੁਝ ਨਹੀਂ ਆਖਣਾ ਚਾਹੀਦਾ। ਮੈਂ ਕਿਹਾ ਫਿਰ ਜੰਗੇ ਬਦਰ ਕਿਉਂ ਹੋਈਏ, ਜੰਗੇ ਅਹਜ਼ਾਬ ਕਿਉਂ ਹੋਈਏ, ਜੰਗੇ ਹੁਨੈਨ ਕਿਉਂ ਹੋਈਏ, ਮੈਦਾਨੇ ਕਰਬਲਾ ਕਿਉਂ ਲੱਗਿਆ ਵੇ? ਸਾਰੀਆਂ ਗੱਲਾਂ ਦੱਸ ਰਹੀਆਂ ਨੇ। ਉਹਨੂੰ ਕੁਝ ਨਹੀਂ ਆਖੀ ਜਿਹੜਾ ਦੀਨ ਵਾਲਾ ਹੋਵੇ, ਜਿਹੜਾ ਬੇਦੀਨ ਹੋਵੇ, ਉਹਦੇ ਟੋਟੇ ਕਰ ਦੇਣਾ, ਨਬੀ ਦੀਆਂ ਯਾਰਾਂ ਦੀ ਸੁਨਤ ਵੇ। ਗੌਰ ਕਰਨਾ ਮੁਸਲਮਾਨਾਂ, ਜਿਹੜਾ ਆਖੀ ਕਿਸੇ ਨੂੰ ਕੁਝ ਨਹੀਂ ਆਖਣਾ ਚਾਹੀਦਾ, ਉਹਨੂੰ ਕਹਿ ਦੇ ਮਿਲਾਦ ਦਾ ਤੂੰ ਮੁਨਕਰ ਏ, ਨਬੀ ਦੀ ਆਮਦ ਦਾ ਮੁਨਕਰ ਏ, نبی نو اللہ نے اس واسطے نہیں بھیجیا کچھ نہ آخی تا بھیجیا وے سونیا جتھے یہودی لگے ہوئے نے ادھروں ہٹا لینا وے جتھے عیسائی لگے ہوئے نے ادھروں بھی ہٹا لینا وے جدھر منافق جناب مجوسی لگے ہوئے نے ادھروں بھی ہٹا لینا وے ہر گندے پاسوں ہٹا لینا وے اپنے دین تے لا لینا وے تواڈا اے کام وے دور نہ لاکھ نہ سبحان اللہ او نا مولا علی دی گل سن لے فرما رہے نے ہن علی ابن ابی طالب رضی اللہ عنہ مولا علی بولے نے کان رسول اللہ احب الینا من اموالنا و اولادنا و آبائنا و امہاتنا و من الماء البارد الزم مولا مشکل کشا بولے نے فرمایا مدینے والے تاجدار نبی پاک سرور کونین احب الینا من اموالنا من مال نالوں بھی پیارے لگدے نے اولاد حسن حسین نالوں بھی پیارے لگدے نے اپنے پیو دادیا نالوں بھی پیارے لگدے نے اپنی ماں نالوں بھی پیارے لگدے نے ایک پاسے توجہ کرنا علی پیاسا ہوے ایک پاسے ٹھنڈا پانی ہوے دوے پاسے نبی ہوے علی پانی چھوڑ دے گا نبی ولے ٹر جاوے گا علی نو نبی اتنا پیارا لگدا فرمایا علی نو اینا اینا نبی نال پیار وے علی ٹھنڈے پانی دا خیال نہیں کرے گا نبی دی گل دا خیال کرے گا معلوم ہویا جنا علم پڑے نے اونا سہولتاں نہیں لبیاں اونا اے سی نہیں لبے اونا بیڈ نہیں لبے اونا کوٹھیاں نہیں لبیاں اونا ٹیلاں نہیں لبیاں اونا لینڈ کروزراں نہیں لبیاں اونا دنیا دیاں عیاشیاں نہیں لبیاں فرمایا میں پیاسا وی رہ جاواں تے کوئی گل نہیں نبی دا دامن نہیں چھٹنا چاہیے یہ نہ کول علم وے دنیا تے ہلکے ہو کے نے رہے دنیا تے انسان بن کے رہے نے جڑے ہلکے ہو کے رہندے نے انہاں کول علم نہیں مولا علی کول تے علم ہے تائیوں تے اسی آنے آ رہے اہل نظر کی آنکھ کا تارا علی علی ہے ارے اہل نظر کی آنکھ کا ارے اہل نظر کی آنکھ کا تارا علی اہل نظر کی آنکھ کا تارا علی علی ہے ارے ڈوبے ہوئے دلوں کا سہارا علی علی ہے بول پو ڈوبے ہوئے دلوں دور نال بورر ڈوبے ہوئے دلوں کا سہارا ڈوبے ہوئے دلوں کا سہارا توجہ کرنا مسلمانوں میں مولا علی آخ رہا مت کسی نو خیال آوے غلط آخ رہا ہوئے سن مشکات شریف مدینے دے تاجدار دے صحیح حدیث میں سند نال کڑ کے وکھان واسطے تیار ہوں فرمایا لوکو من کن تو مولا ہو فالی ان مولا ہو فرمایا لوکو جدا میں مولا ہوں دا علی وی مولا وے فرمایا جدا میں مددگار ہوں دا علی وی مددگار وے جدا میں حاکم ہوں دا علی وی حاکم ہے جدا میں والی ہوں دا علی وی والی ہے میں اپنے کولوں میں گلہ بیان نہیں کر رہا اے میرے مرکات دی اندر ملا علی کاری محدث نے ایویں مانے مولا دے لکھنے جڑے میں بیان کیتے ایک صحابی حضرت علی المرتضیٰ دے سامنے چلے گئے نے جا کے آندے نے انت مولائی توں تے میرا مولا لگنا میں کڈ کے دین واسطے تیار ہاں گو مولا علی بول پے نے فرمایا میں تیرا مولا کیویں بن گیا ہوں اگوں صحابی فرماندے نے تسی بن تے آپے گئے ہو کیویں ہے میں نبی کولوں سنیا میں فرمایا من کن تو مولا ہو فالی فرمایا بن تے آپے گئے ہو نبی جو بنا چھڑے زور نہ لاک سبحان اللہ. یہ ہوائی گلا نہیں, یہ پکیاں پکیاں پکیاں. یہ روزانہ ہزاراں دے مجمعے وچ بیان ہوندیاں نے. ہاں جی کچی گل ہوندی تے کدوں دی مروڑ کے پراں سٹ دتی جاندی. پکی زور نہ لاک سبحان اللہ. آؤ مسلمانوں میں اگلی قرآن دی آیت پڑھاں. فرمایا کہ الذی عنده علم من الکتاب انا آتیک بہ. او بول پیا جے کول کتاب دا علم سی, اونے آکھیا تخت میں لے کے اوناں وا. کنی دیر اچ اک چمکن دی دیر اچ میں لے کے اوناں وا. توجہ کرنا, اللہ نے علم والے دی فضیلت بیان کیتی وے. اوے جدوں علم والے ہوندے نے میرے دین تے چلن والے ہوندے نے, اوناں نوں جہاداں دی لوڑ نہیں ہوندی, اوناں نوں جناب تیاریاں دی لوڑ نہیں ہوندی, جمبو جٹ دی لوڑ نہیں ہوندی. ایویں اک چمکن تو پہلے جڑی شے چاہون منگوا لیندے نے. مینو ایک آخر لگا, شاہ جی ادھر نہیں پڑھا گے تو توپاں کیویں بناواں گے, جہاز کیویں بناواں گے, ہتھیار کیویں تیار کراں گے. میں کہ کدے واسطے تیار کرنے نہیں, اے دشمنا نال لڑن واسطے. میں کہ جدو انگریز دی انگریزی پڑھ کے انگریز نال پیار پی جانا وے, دشمن کتھوں لبے گا؟ وہ تے آخر استاد بنا لینا وے, دشمن ہی نہیں رہنا تے ہتھیار کتھے مارنے نہیں. توجہ کرنا مسلمان ہوئے نہیں دشمنا نو مارن واسطے. میں کہ جے تیرے اندر ایمان ہوئے تینو جہازاں دی لوڑ نہیں, ٹینکاں دی لوڑ نہیں. تیرے وچ ایمان ہوئے جویں قرآن نے فرمایا وے, آئی تو مستتا تم زنگال والیاں تلواراں لے کے جنگے بدر نبی دے یار کھڑے ہو گئے نے, جنہ کول نویاں چمکیلیاں ہزار تو بارہ بارہ سو تو بد لوکاں کول جیڑیاں تلواراں سن وہ ہار گئیاں نے, زنگال والیاں کامیاب ہو. فرمایا اندہو علم من الکتاب انا آتیک بہ. جدے کول کتاب دا علم سی, آسمانی کتاب دا, انہیں آکھیا میں لے آنا وے کہ چاٹے چلے آیا. رب نے دسیا ہوئے میرے دین دے پیچھے رہے آجے, میریاں رسولاں پیچھے رہے آجے, پاویں مشرق ہوئے پاویں مغرب ہوئے, تواڈے تو دور نہیں, اک چمکڑ تو پہلے ہر شے حاضر ہو جاوے گی. یہ بھی انہاں دی شان نہیں جڑے پنٹ وچ رہندے نے, انہاں دی شان ہے جڑی سنت وچ رہندے نے. اگے قرآن دیا سن لو. فرمایا وقال الذین اوتوا العلم ویلکم ثواب اللہ خیر لمن آمن وعمل صالحا. او فرمایا قرآن جو لوگ بولے, فرمایا اوتوا العلم جڑے علم والے سن, جنہاں نوں اللہ نے علم عطا فرمایا سی. قرآن فرما رہے ہو بول پہ, جنہاں نوں اللہ نے علم عطا فرمایا سی. قرآن فرما رہا او بول پے. قرآن کہندا وے جنہاں کول علم سی او بول پے. کیڑی گل تے بولے؟ آکھن لگے ہوئے ویلا کم, قوم خلاف شرع کم کر دی سی. آکھن لگے ہوئے ویلا کم, اے برباد ہو, اے برباد ہو, خدا دا خوف کرو, کیڑیاں کماں پیچھے پی گئے جے. ثواب اللہ ہے, ثواب اللہ ہے خیر لمن آمن و عمل صالحا. وہ برباد ہوو کیڑیاں کما پیچھے پی گئے جے, دنیا نو چھڑ دیو, جڑا اللہ نے ثواب رکھیا ہوئے او سارے نالو ودیا جے. قوم نے بھیڑے گل کیتے, بھیڑے کم کیتے, جوئے شراباں تے حرام زدگیاں چ پی گئی. اللہ قرآن وچ فرما رہے, توجہ کرنا مسلمانوں, فرمایا وقال الذین اوتوا العلم, علم والے بول پے, توجہ میرے نال رکھنا. پتا چلیا جڑا علم والا ہوندا وے غلط کم ویخ کے چپ نہیں رہندا, بول پیندا وے. علم والا کدے چپ نہیں کرے گا, جدو دین دی مخالفت ویکھے گا, رسول دی ویکھے گا. فرمایا قال الذین اوتوا العلم, او جنہاں نوں اللہ نے علم عطا فرمایا وے, آکھن لگے ویلکم ثواب اللہ خیر, اوے برباد ہو کیڑیاں کماں چ پے گئے جے. اللہ نے جڑا ثواب رکھیا او چنگا وے. بولیا کون؟ اوتوا العلم, جنہاں نوں اللہ نے علم عطا فرمایا وے. توجہ کرنا مسلمانوں, پتا چلیا جڑا عالم ہوندا وے چپ نہیں رہندا, بول پیندا وے. نبی دا امتی شراب زنا اچ برائیاں اچ لگا ہوئے, بیمانا نال جڑیا ہوئے, आलम चुप नहीं रहिंदा जिहड़ा चुप मार के दड़ वट जावे हाय मेरा चंदा ना जावे हाय मेरियां खिदमतां ना जाण हाय मेरियां तनखावां ना जाण हाय मेरियां मुंजियां ना जाण हाय मेरियां कणकां ना जाण हाय मेरियां खिदमतां ना जाण समझ ए आलम नहीं ए आलमां दा कम नहीं ना ए नबी दा वारस लगदा वी जिहड़ा आलम हुंदा वे जदों वी दीन दी मुखालफत हो जावे अंद उतुल इल्म इल्म वाले बोल पैंदे ने ताइयो अल्लाह ने उहनां आलमां दी शान कुरान च बयान कीती है जिहड़े चुप नहीं रहिंदे बोल पैंदे तवज्जो करना मैं इन्हां गल्लां ते राती इक मुनाज़रा कीता और जित के आया अल्हम्दुलिल्लाह गए मैं इहदे जंबर दे नाल उरले पासे देहात दे अंदर बयान सी नाल मदरसा दी इक मौलवी दा उस आखे मैं मुनाज़रा करना मैं आख्या जी आओ करो वो फिर बंदियां नूं खराब कीती गड़ा थी भी ये जिहड़ियां गल्लां करदे ने गलत ने बंदे आखण तूं गल कर लै फिर कदी उधर हो जाए कदी उधर हो जाए उस दिन उस आख्या लै मैं कर लैना गल फिर आया उन्हें गल की फिर जिहड़े नाल सणे ने गोल फोन च रिकॉर्डिंग करते रहे ने अलहम्दुलिल्लाह इवें फतह हुई इवें फतह हुई उन्हूं गल किसे दा जवाब ही नहीं आया मैं कुरान ते हदीस नाल मैं उन्हूं दलायल दिते ने और जिन्हां लोगों नूं गुमराह की खड़ा सी उन्हें आख्या वाकई उन्हें आख्या तू ते एवें सिर ढाण वास्ते आया वे गल इन्हें सही की है गल सही पे करता लड़ना क्यों है मन नहीं मन नहीं मननी पर हाँ दफाओ लड़ फरमाया काल लदीन उतुल इल्म इल्म वाले बोल पे इल्म वाले दड़ वट के नहीं बहते इलम वाले बोल पैंदे जिहड़ा दड़ वट जावे होए मेरा चंदा समझे इलम वाला नहीं है बांदर एवें नचदा फिरदे तवज्जो कर मैं क्यों ये जुमले बोल रहा वा क्योंकि नबी दा दीन उन्हूं आलम नहीं आंदा इंसान नहीं आंदा इंसान नहीं आखदा जिहड़ा दीन दा सौदा करे नबी दा दीन उन्हूं इंसान आंदा वे जिहड़ा दीन दा सौदा ना करे दीन तो कुर्बानी दे फरमाया काल लजीन उतुल इल्म वैला को मिल माले बोल प्या ना आखो बर्बाद हो केड़िया कमां च पै गए जी अल्लाह ने कुरान च इलम वालियां दी निशानी दसी है जिहड़ा इलम वाला होवेगा बोल पवेगा बुरा कम देख के चुप नहीं रहेगा तवज्जो करना मुसलमानो तवज्जो करना जिहड़ा आखे मैं बहुत बड़ा आलम हूं वेख नबी दा दीन बयान करन लगिया बादशाहां ते पैसियां दा ख्याल करदा वे या मुस्तफा दे दीन दा ख्याल करदा वे ये दौलत ते हाकमां दा ख्याल ते डर ते लालच रखण वाला होवे समझ आलम नहीं आलम दुनिया नूं राजी नहीं करदा आलम कमली वाले नूं राजी करदा वे जदों कमली वाला राजी हो जावे सारी दुनिया जोर ला लवे ओदा नुकसान नहीं कर सकदे क्योंकि जदा कमली वाला रखवाला बन जांदा वे दुनिया ओदा वाल भी विंगा नहीं कर सकदी क्योंकि की मोहम्मद से वफा तूने तो हम तेरे हैं की मोहम्मद से वफा तूने तेरे हैं ये जहां चीज है क्या अरे लोह कलम तेरे हैं ये जहां चीज है क्या ਕਿਹਨਾਂ ਪਿੱਛੇ ਮਰਦਾ ਫਿਰਨਾ ਢਿੱਡਲਾ ਕਿਹਦੇ ਪਿੱਛੇ ਮਰਨਾ ਪਿਆ ਪੈਸਿਆਂ ਪਿੱਛੇ ਦੌਲਤ ਪਿੱਛੇ ਸ਼ੋਹਰਤ ਪਿੱਛੇ ਔਰਤ ਪਿੱਛੇ ਹਕੂਮਤ ਪਿੱਛੇ ਯੇ ਜਹਾਂ ਚੀਜ਼ ਹੈ ये जहां चीज है क्या लोह कलम तेरे वांदे तू किदे पिछे मरना है लोह कलम तेरे हैं तू किदे पिछे मरना है तू यार पिछे चल लोह कलम तेरे हैं जिवें सोचेगा उवें तकदीर बन जाएगी ਵੱਡੀਆਂ ਵੱਡੀਆਂ ਮੁੱਛਾਂ ਰੱਖੀਆਂ ਹੋਈਆਂ ਸਨ ਤੇ ਉਸਦੇ ਸ਼ੇਰ ਪੜਨੇ ਮੈਂ ਕਿਹਾ ਵੱਡੀਆਂ ਵੱਡੀਆਂ ਦੋੜੀਆਂ ਵਾਲਿਆਂ ਨੂੰ ਵੱਡੀਆਂ ਮੁੱਛਾਂ ਵਾਲਾ ਚੰਗਾ ਸੀ ਹਾਂ ਜੀ ਵਿੱਚ ਗੈਰਤ ਨਾ ਹੋਵੇ ਤੇ ਵੱਡੀ ਗਜ਼ ਦਾੜੀ ਨੂੰ ਕੀ ਕਰਨਾ ਇੱਜ਼ਤ ਹੀ ਬਹਿਣ ਦੀ ਗੈਰਤ ਨਾ ਹੋਵੇ ਇਸਲਾਮ ਦੀ ਸ਼ਰਮ ਨਾ ਹੋਵੇ ਗੈਰਤ ਨਾ ਹੋਵੇ ਗਜ਼ ਦਾੜੀ ਨੂੰ ਕੀ ਕਰਨਾ ਹਾਂ ਗੈਰਤ ਹੋਵੇ ਧੀ ਭੈਣ ਪਰਦੇ ਚ ਬੰਦ ਹੋਵੇ ਸਕੂਲ ਕਾਲਜ ਕੀ ਜ਼ੀਨਤ ਨਾ ਹੋ ਫਿਰ ਜਿਹੜੀ ਦਾੜੀ ਰੱਖੇ ਉਹ ਅੱਲਾ ਦੀ ਬਾਰਗਾਹ ਚ ਕਬੂਲ ਹੁੰਦੀ ਹੈ ਜ਼ੋਰ ਨਾਲ ਆਖ ਸੁਭਾਨ ਅੱਲਾ ਤਵੱਜੋ ਰੱਖਣਾ ਮੈਂ ਇਸ ਵਾਸਤੇ ਗੱਲ ਕੀਤੀ ਨਾ ਕਿ ਵੱਡੀਆਂ ਵੱਡੀਆਂ ਦੌੜੀਆਂ ਵਾਲੇ ਹੁੰਦੇ ਤੇ ਸਵੇਰੇ ਉੱਠ ਕੇ ਮੋਟਰਸਾਈਕਲ ਸਾਫ ਕਰ ਲੈ ਫਿਰ ਆਉਂਦੇ ਨੇ ਬਹਿ ਜਾਓ ਪਿੱਛੇ ਕੱਖ ਪਾਕ ਬੱਚਿਆਂ ਨੂੰ ਪਿੱਛੇ ਬੋਲ ਲਾਉਣਗੇ ਤਾਂ ਆਪ ਅੱਗੇ ਬਹਿ ਜਾਣ ਚੰਗੀ ਚੰਗੀ ਕਰਕੇ ਨਾ ਧੋ ਕੇ ਆਖਣਗੇ ਜੀ ਇਹਨਾਂ ਨੂੰ ਇਲਮ ਨਾ ਪੜ੍ਹਾ ਲਈਏ ਲੈ ਕੇ ਬਾਹਰ ਤੁਰ ਪੈਣਗੇ ਇਹ ਕੋਈ ਆਲਮ ਨਹੀਂ ਹੈ ਫਰਮਾਇਆ ਇਨਮਾ ਯਖਸ਼ਾ ਅੱਲਾਹ ਆਲਮ ਵੋ ਹੈ ਜੋ ਅੱਲਾ ਸੇ ਡਰਤੇ ਹੈ ਜੋ ਅੱਲਾ ਸੇ ਡਰਤੇ ਹੈ ਵੋ ਬੇਗੈਰਤ ਨਹੀਂ ਹੋਤੇ ਖੈਰਤ ਮੰਦ ਹੋਤੇ ਹੈ ਵੋ ਗੈਰਤ ਮੰਦ ਹੋਤੇ ਹੈ ਜੋ ਅੱਲਾ ਸੇ ਡਰਤੇ ਹੈ ਤਵੱਜੋ ਕਰ ਫਰਮਾਇਆ ਕਾਲ ਲਜ਼ੀਨ ਉਤੁਲ ਇਲਮ ਜਿਨ੍ਹਾਂ ਨੂੰ ਅੱਲਾ ਨੇ ਇਲਮ ਦਿੱਤਾ ਸੀ ਉਹ ਬੋਲ ਪਏ ਨੇ ਜਿਹਨਾਂ ਕੋਲ ਇਲਮ ਸੀ ਉਹ ਬੋਲ ਪਏ ਨੇ ਤੁਸੀਂ ਰਵਾਇਤ ਚ ਹੁੰਦਾ ਵੇ ਫਰਮਾਇਆ ਸ਼ੈਤਾਨ ਉਹ ਨਖਰਾ ਸੁਣ ਜਿਹੜਾ ਭੈੜਾ ਕੰਮ ਵੇਖ ਕੇ ਬੋਲਦਾ ਨਹੀਂ ਗੁੰਗਾ ਸ਼ੈਤਾਨ ਹੈ ਤਵੱਜੋ ਕਰਨਾ ਅਰਬੀ ਫਾਰਸੀ ਪੜਦਾ ਹੋਵੇ ਬੋਲਦਾ ਹੋਵੇ ਨਬੀ ਦਾ ਦੀਨ ਤੇ ਗੈਰਤ ਨਾ ਖਾਂਦਾ ਹੋਵੇ ਦੜ ਵੱਟ ਜਾਂਦਾ ਹੋਵੇ ਸਮਝੀ ਗੁੰਗਾ ਸ਼ੈਤਾਨ ਹੈ ਆਲਮ ਕਿਹੜਾ ਹੋਵੇਗਾ ਜਿਹੜਾ ਦੀਨ ਦੀ ਮੁਖਾਲਵਤ ਵੇਖ ਲਵੇ ਤੇ ਅੱਗ ਲੱਗ ਜਾਏ ਆਖੇ ਕਿਹੜੇ ਕੰਮ ਪਿਆ ਕਰਨਾ ਵੇ ਠੱਠੇ ਖੂਹ ਚ ਜਾਣਾ ਹੀ ਅਬੂ ਜਾਲ ਨਾਲ ਸਹਿਣੀ ਨਾ ਨਾ ਤੋਬਾ ਕਰ ਲੈ ਉਹਨਾਂ ਰਾਵਾਂ ਤੇ ਟੁਰ ਪੈ ਜਿਹੜਾ ਰਾਮ ਹੋਲਾ ਅਲੀ ਵਾਲਾ ਈ آو مسلمان غور کرنا فرمایا قال الذين اوتوا العلم ويلكم ثواب الله خير علم والے بول پیا دیو کیڑے پاسے پے گئے جی اے کام چھڑ دیو نیکیاں والے پاسے ٹر پاؤ پاسا چنگا جی علم والے بول پے توجہ کرنا مسلمانوں مینوں ایک بندہ آندے شاہ جی علم والے کیڑے ہوندے نے میں کہو ہوندے نے جڑے دین دے تاجر نہ ہون دین دے خادم ہون چالی چالی ہزار مک کے تقریر کر دینی وہ علم والے نے ستر ستر ہزار دا ٹھیکہ ہوندا ہی میں تیرے کولو سوال کرنا مینوں جواب دے کسے بندے نوں آکھنا ہے توں یار اپنے پیو دی گل سنا وہ آندا ہے اوراں پانچ ہزار دے میں گل سناواں اپنے ابے دی گل سمجھ آئی ਉਹ ਆਂਦਾ ਜੀ ਉਰਾ ਪੰਜ ਹਜ਼ਾਰ ਦੇ ਮੈਂ ਆਪਣੇ ਅੱਬੇ ਦੀ ਗੱਲ ਸੁਣਾਵਾਂ ਕੋਈ ਉਹਨੂੰ ਆਖੇਗਾ ਇਹ ਪਿਓ ਦਾ ਕੁਝ ਲੱਗਦਾ ਗੱਲ ਆਪਣੇ ਪਿਓ ਦੀ ਕਰਨੀ ਹੈ ਪੈਸੇ ਅਗਲੇ ਖੁੱਲ ਲੈਣ ਤੇ ਕਿੱਥੇ ਪਿਓ ਤੇ ਕਿੱਥੇ ਨਬੀ ਤੇ ਜਿਹਨੂੰ ਆਖੇ ਨਬੀ ਦੀ ਗੱਲ ਸੁਣਾ ਆਖੇ ਲਿਆ ਚਾਲੀ ਹਜ਼ਾਰ ਦੇ ਜਿਹੜਾ ਪਿਓ ਦੀ ਗੱਲ ਸੁਣਾਵੇ ਪੰਜ ਹਜ਼ਾਰ ਮੰਗਿਓ ਪਿਓ ਦਾ ਕੁਝ ਨਹੀਂ ਲੱਗਦਾ ਜਿਹੜਾ ਨਬੀ ਦੀ ਗੱਲ ਸੁਣਾਵੇ ਚਾਲੀ ਮੰਗਿਓ ਨਬੀ ਦਾ ਵੀ ਕੁਝ ਨਹੀਂ ਲੱਗਦਾ ਓਏ ਖਾਜਾ ਮੋਇਨੁਦੀਨ ਚਿਸ਼ਤੀ ਅਜਮੇਰੀ ਕਿੰਨੇ ਮੁੱਕ ਕੇ ਹਿੰਦੁਸਤਾਨ ਚ ਗਏ ਦਾਤਾ ਅਲੀ ਹਜਵੇਰੀ ਕਿੰਨੇ ਮੁੱਕ ਕੇ ਲਾਹੌਰ ਆਏ ਨੇ ਬਾਬਾ ਫਰੀਦ ਕਿੰਨੇ ਮੁੱਕ ਕੇ ਪਾਕ ਪਤਨ ਸ਼ਰੀਫ ਡੇਰਾ ਲਾਇਆ ਮਦੀਨੇ ਦੇ ਤਾਜਦਾਰ ਦੀਆਂ ਜੁੱਤੀਆਂ ਲਹੂ ਲਹਾਨ ਨੇ ਤਾਇਫ ਚ ਬੇਈਮਾਨਾਂ ਨੇ ਪੱਥਰ ਮਾਰ ਕੇ ਜਿਸਮ ਲਹੂ ਲਹਾਨ ਹੋਇਆ ਵੇ ਅੱਲਾ ਦੇ ਦੀਨ ਵਾਸਤੇ ਕਿੰਨੇ ਮੁੱਕ ਕੇ ਗਏ ਸਨ ਹੁਸੈਨ ਕਰਬਲਾ ਵਿੱਚ ਗਏ ਨੇ ਕਿੰਨੇ ਮੁੱਕ ਕੇ ਗਏ ਨੇ ਮਾਲੂਮ ਹੋਇਆ ਜਿਹੜੇ ਮੁੱਕਦੇ ਨੇ ਉਹ ਮੁੱਕੇ ਹੁੰਦੇ ਨੇ ਜਿਹੜੇ ਮੁੱਕੇ ਨਹੀਂ ਹੁੰਦੇ ਉਹ ਮੁੱਕਦੇ ਨੇ ਜੇ ਇਸ਼ਤਿਹਾਰ ਚ ਨਿੱਕਾ ਨਾ ਲਿਖਦੇ ਵੇ ਆਉਂਦੇ ਆਉਂਦੇ ਹੀ ਕੋਈ ਨਹੀਂ ਆਉਂਦੇ ਨੇ ਤੂੰ ਸਾਨੂੰ ਕੀ ਸਮਝਣਾ ਮੈਂ ਕਿਹਾ ਤੈਨੂੰ ਕੁਝ ਵੀ ਨਹੀਂ ਸਮਝਦੀ ਆਉਂਦੇ ਨੇ ਮੇਰੇ ਇਸ਼ਤਿਹਾਰ ਚ ਮੇਰਾ ਨਾਂ ਨਿੱਕਾ ਕਿਉਂ ਲਿਖਿਆ ਜੀ ਓਏ ਸੁਣ ਨਾਂ ਨਿੱਕਾ ਹੋਵੇ ਜਾਂ ਵੱਡਾ ਹੋਵੇ ਕਿਹਨਾਂ ਦਾ ਨਾਂ ਹੈ ਖੁਦਾ ਰਸੂਲ ਦੇ ਨਾਂ ਹਰ ਬੰਦੇ ਦੇ ਨਾਂ ਨਾਲ ਲੱਗੇ ਹੁੰਦੇ ਨੇ। ਇਹ ਗੁਲਾਮ ਰਸੂਲ ਹੈ, ਇਹ ਗੁਲਾਮ ਹੁਸੈਨ ਹੈ, ਇਹ ਫਿਦਾ ਮੁਹੰਮਦ ਹੈ, ਇਹ ਜਿਹੜਾ ਗੁਲਾਮ ਉੱਲਾ ਵੇ, ਇਹ ਇਹਸਾਨ ਉੱਲਾ ਵੇ, ਜਿਹੜਾ ਵੀ ਨਾਂ ਹੋਵੇਗਾ ਅੱਲਾ ਰਸੂਲ ਤੇ ਬੁਜ਼ੁਰਗਾਂ ਦੇ ਨਾਂ ਤੇ ਨਾਲੋ ਨਾਲ ਹੁੰਦੇ ਰਹਿਣਗੇ। ਇਸ਼ਤਿਹਾਰ ਭਰ ਲੈਣੇ ਨੇ ਫਿਰ ਲਾ ਦੇਣਾ ਵੇ। ਤਵੱਜੋ ਕਰੀ, ਅੱਜ ਤੱਕ ਅਸਾਂ ਲੋਕ ਦੀਵਾਰਾਂ ਤੇ ਇਸ਼ਤਿਹਾਰ ਲਾਂਦੇ ਵੇਖੇ ਨੇ ਪਰ ਲਾਂਦੇ ਨਹੀਂ ਵੇਖੇ। ਲਾਂਦਾ ਕੌਣ ਹੈ? ਜਾਂ ਹਨੇਰੀ ਉਤਾਰੇਗੀ ਜਾਂ ਬਾਰਿਸ਼ ਉਤਾਰੇਗੀ। ਆਖਰ ਉਹ ਰੂੜੀਆਂ ਤੇ ਜਾਣਗੇ, ਨਾਲੀਆਂ ਚ ਜਾਣਗੇ। ਇਹ ਕਿਹੜੀ ਦੀਨ ਦੀ ਖਿਦਮਤ ਹੈ? ਖੁਦਾ ਰਸੂਲ ਦੀਆਂ ਨਾਵਾਂ ਦੀ ਤੋਹੀਨ ਹੋ ਰਹੀ ਹੈ। ਆਪ ਪਾਟੇ ਖਾਂ ਮੌਲਵੀ ਬਣਨ ਵਾਸਤੇ ਲੋਕੀ ਸਮਝਣੇ ਬੜਾ ਡੈਣ ਮੌਲਵੀ, ਇਹਦਾ ਏਡਾ ਵੱਡਾ ਇਸ਼ਤਿਹਾਰ ਛਪਿਆ ਵੇ ਤੇ 70,000 ਫੀਸ ਹੈ। ਇਹ ਜਦੋਂ ਅੱਖ ਬੰਦ ਹੋਈ ਤੇਰੀ ਅੱਗੋਂ ਡੈਣਾ ਜਹੰਨਮ ਦੀਆਂ ਮਿਲੀਆਂ, ਤੇਰੀ ਡੈਣੀ ਸਾਰੀ ਨਿਕਲ ਜਾਣੀ। ਇਹ ਪਾਟੇ ਖਾਂ ਮੌਲਵੀ ਬਣਨ ਵਾਸਤੇ ਵੱਡਾ ਇਸ਼ਤਿਹਾਰ ਛਪਵਾ ਲੈਣਾ ਵੇ, ਖੁਦਾ ਰਸੂਲ ਦੇ ਨਾਂ ਰੂੜੀ ਤੇ ਨਾਲੀਆਂ ਚ ਸੁੱਟ ਦੇਣੇ ਨੇ ਤਾਂ ਆਪਣੀ ਢੋਰ ਬਣਾ ਲੈਣੀ ਹੈ। ਜਿਹਨੂੰ ਅੱਲਾ ਦਾ ਖੌਫ ਹੁੰਦਾ ਵੇ ਉਹ ਤੋਹੀਨ ਨਹੀਂ ਕਰਦਾ, ਮੌਲਾ ਦਿਆਂ ਨਾਵਾਂ ਦੀ ਇੱਜ਼ਤ ਕਰਦਾ ਵੇ। ਹਾਏ ਜਿਹਦੇ ਕੋਲ ਇਲਮ ਹੋਵੇਗਾ, ਖੌਫ ਹੋਵੇਗਾ, ਖੌਫ ਹੋਵੇਗਾ ਤੇ ਅਦਬ ਕਰੇਗਾ। ਤਵੱਜੋ ਕਰ, ਮੈਨੂੰ ਇੱਕ ਕਹਿੰਦੇ ਸ਼ਾਹ ਜੀ ਤੁਸੀਂ ਆਉਂਦੇ ਹੋ ਜਿੱਥੇ ਅਜ਼ਾਨ ਦੀ ਆਵਾਜ਼ ਜਾਏ ਸ਼ੈਤਾਨ ਭੱਜ ਜਾਂਦਾ। ਜੇ ਇਹ ਕੰਮ ਹੋਵੇ ਤਾਂ ਸਾਡੇ ਮੁਲਕ ਜਦੋਂ ਰਹਿਣ ਦੀ ਥਾਂ ਹੀ ਕੋਈ ਨਹੀਂ, ਫਿਰ ਕਿੱਥੇ ਅਜ਼ਾਨ ਦੀ ਆਵਾਜ਼ ਨਹੀਂ ਜਾਂਦੀ ਤੇ ਜਿੱਥੇ ਵੇਖੋ ਲਗਾ ਹੀ ਫਿਰਦਾ। ਮੈਂ ਕਿਹਾ ਭਾਅ ਜੀ ਗੱਲ ਨਬੀ ਨੇ ਫਰਮਾਈ ਹੈ, ਗੱਲ ਸੱਚੀ, ਸ਼ੈਤਾਨ ਵਾਕਈ ਭੱਜ ਜਾਂਦਾ। ਪਰ ਜਦੋਂ ਬੰਦਾ ਅਜ਼ਾਨ ਦੇਵੇ ਸ਼ੈਤਾਨ ਭੱਜ ਜਾਂਦਾ, ਜਦੋਂ ਸ਼ੈਤਾਨ ਬਾਂਗ ਦੇਵੇ ਨਸੇ ਕੌਣ? ਨਹੀਂ ਸਮਝ ਆਈ। ਅਹੇ ਜੀ ਸ਼ੈਤਾਨਾ ਸ਼ੈਤਾਨ ਬਾਂਗਾਂ ਦਿੰਦੇ ਨੇ? ਮੈਂ ਕਿਹਾ ਦਿੰਦੇ ਨੇ। ਮੈਂ ਕਿਹਾ ਸ਼ੈਤਾਨ ਮਸੱਲਾ ਵਿਛਾ ਕੇ ਦਿੰਦੇ ਨੇ, ਬੱਤੀ ਲਾ ਕੇ ਦਿੰਦੇ ਨੇ, ਲੋਟਾ ਭਰ ਕੇ ਦਿੰਦੇ ਨੇ, ਤੇ ਬਾਂਗੋ ਨਹੀਂ ਦੇ ਸਕਦੇ? ਅਹੇ ਜੀ ਕਿੱਥੇ ਦਿੰਦੇ ਨੇ? ਮੈਂ ਕਿਹਾ ਮੈਂ ਪਾ ਕੇ ਸਿਖਾ ਇਕੱਲਾ ਦੇ ਬੰਦੇ ਸਨ, ਰਾਹ ਚਾਹੇ ਸ਼ੈਤਾਨ ਨੇ ਖੱਡਾ ਮਾਰਿਆ ਵੀ ਇਹ ਧੱਜਦ ਨਹੀਂ ਛੱਡਦੇ। ਆਏ ਉੱਥੇ ਡਿੱਗ ਗਏ, ਕੱਪੜੇ ਜਿਹੜੇ ਸਨ ਗੰਦੇ ਪਾਣੀ ਨਾਲ ਲੱਗ ਗਿਆ ਨਾਲ, ਫਿਰ ਘਰ ਤਸ਼ਰੀਫ ਲੈ ਗਏ, ਫਿਰ ਬਦਲ ਕੇ ਫਿਰ ਆਏ, ਫਿਰ ਆਏ, ਫਿਰ ਡਿੱਗ ਪਏ, ਫਿਰ ਤਸ਼ਰੀਫ ਲੈ ਗਏ, ਫਿਰ ਬਦਲ ਕੇ ਆਏ। ਜਦੋਂ ਤੀਜੀ ਵਾਰੀ ਆਏ ਇਹਨਾਂ ਦੇ ਵਹਿੰਦੇ ਨੇ, ਅੱਗੇ ਇੱਕ ਬੰਦਾ ਹੱਥ ਚ ਬੱਤੀ ਲੈ ਕੇ ਖਲੋਤਾ ਹੋਵੇ, ਚਿਰਾਗ ਲੈ ਕੇ ਆਉਂਦਾ, ਸੋਹਣਿਆ ਪੈਰ ਸੰਭਾਲ ਕੇ ਰੱਖੀ ਕਿਧਰੇ ਤੇ ਲੱਗੀ ਨਾ। ਵੇਖੀ ਪੈਰ ਪੱਕੀ ਥਾਂ ਤੇ ਰੱਖੀ, ਨਾਲ ਬੱਤੀ ਲਈ ਫਿਰਦਾ ਵੇ, ਨਾਲ ਥਾਂ ਲੱਭਦਾ ਫਿਰ ਦੱਸਦਾ ਫਿਰਦਾ ਵੇ, ਇੱਧਰੋਂ ਆ ਜਾਓ ਹਜ਼ੂਰ ਮੇਰੇ। ਆਪ ਚਲੇ ਗਏ, ਜਦੋਂ ਮਸਜਿਦ ਚ ਗਏ ਤੇ ਅੱਗੇ ਲੋਟਾ ਭਰ ਕੇ ਫਿਰ ਰੱਖਿਆ ਸੂ, ਮਸੱਲਾ ਵਿਛਾਇਆ ਸੂ ਜਨਵਾਜ਼। ਆਪ ਨੇ ਪੁੱਛਿਆ, ਹੋਏ ਤੂੰ ਏਡਾ ਨੇਕ ਅੱਧੀ ਰਾਤੀ ਕਿੱਥੋਂ ਆ ਗਿਆ ਵੇ? ਉਸ ਆਖਿਆ, ਸੁਣਿਆ ਨਰਾਦ ਨਾ ਹੋਵੇ, ਮੈਨੂੰ ਲੋਕੀ ਬਲੀਸ ਆਖਦੇ ਨੇ। ਉਹਨਾਂ ਪੁੱਛਿਆ, ਤੇ ਇਹ ਕੰਮ ਕਿਵੇਂ ਕਰਨਾ ਵੇ? ਪਿਆ ਇਬਲੀਸ ਤੇ ਨਮਾਜ਼ਾਂ ਰੋਜ਼ਿਆਂ ਤੋਂ ਹਟਾਉਂਦਾ ਵੇ, ਤੂੰ ਬੱਤੀਆਂ ਦੇ ਮਸੱਲੇ ਡਾ ਡਾ ਕੇ ਦੇਣਾ ਵੇ। ਆਖਣ ਲੱਗਾ, ਪਹਿਲੀ ਵਾਰੀ ਡਿੱਗਿਆ ਵੇ, ਦੂਜੀ ਵਾਰੀ ਡਿੱਗਿਆ ਵੇ। ਗੈਬ ਤੋਂ ਹਾਤਿਫ ਤੋਂ ਆਵਾਜ਼ ਆਈ ਏ, ਜਿਹੜੇ ਪਿਛਲੀ ਤੇਰੀਆਂ 7 ਪੁਸ਼ਤਾਂ ਸਨ ਜਿਹਨਾਂ ਨੂੰ ਗੁਨਾਹਗਾਰੀ ਦੀ ਵਜ੍ਹਾ ਤੋਂ ਅਜ਼ਾਬ ਸੀ, ਦੀਨ ਮੰਨਦੇ ਵੀ ਸਨ ਚੱਲਦੇ ਵੀ ਸਨ, ਕੁਝ ਕੋਤਾਹੀਆਂ ਦੀ ਵਜ੍ਹਾ ਤੋਂ ਅਜ਼ਾਬ ਸੀ, ਤੇਰੇ ਦੀਨ ਤੋਂ ਡਿੱਗਣ ਦੀ ਵਜ੍ਹਾ ਨਾਲ ਅੱਲਾ ਨੇ ਪਿਛਲੀਆਂ 7 ਪੁਸ਼ਤਾਂ ਬਖਸ਼ ਦਿੱਤੀਆਂ ਨੇ। ਪਿਛਲੀਆਂ 7 ਪੁਸ਼ਤਾਂ ਬਖਸ਼ ਦਿੱਤੀਆਂ ਨੇ। ਮੈਂ ਬੱਤੀ ਲੈ ਕੇ ਆ ਗਿਆ ਵਾ, ਮੈਂ ਕਿਉਂ ਉਹਨਾਂ ਵੇ ਇੱਕ ਵਾਰੀ ਹੋਰ ਡਿੱਗ ਪਵੇ, ਮੁੜ ਅਗਲੀਆਂ ਬਖਸ਼ੀਆਂ ਜਾਣ। ਮੈਂ ਮੁੜ ਬੱਤੀ ਲੈ ਕੇ ਆ ਗਿਆ, ਮੈਂ ਕਿਹਾ ਸੋਹਣਿਆ ਪੈਰ ਧਿਆਨ ਨਾ ਰੱਖੀ, ਮੈਨੂੰ ਕੱਲਾ ਨਾ ਛੱਡ ਦੇਵੇਂ ਕਿਤੇ, ਮੇਰੀ ਵੀ ਨਫ਼ਰੀ ਤਿਆਰ ਹੋ ਲੈਣ ਦੇ, ਅਗਲੇ ਵੀ ਬਖਸ਼ੇ ਗਏ ਤੇ ਮੇਰਾ ਕੀ ਬਣੇਗਾ? ਸੋਹਣਿਆ ਮੈਂ ਤਾਂ ਬੱਤੀ ਲੈ ਕੇ ਨਾਲੋ ਨਾਲ ਲਗਾ ਫਿਰ। آخر لگے میں کہ شیطان نماز لوٹے رکھ سکتا ہو تو بانگا بھی دے سکتا ہو جی بانگا کیویں دیندا میں کہ سن دیندا کیویں جملہ ٹھیک بولے ٹی وی نو پاک آخنا چاہیے کی آخنا چاہیے میں کہ ایویں آکھو کہ گلاں کٹ دے چلو پلیت کہہ لینے ہور دسو گل تو ویسے ٹھیک ہے پاک نو پلیت آخنا پلیت نو پاک آخنا یہ بھی تو کوئی دیانتداری نہیں ہے معلوم ہویا وہی عالم چنگا ہے جڑا سچے نو سچا آکھے جھوٹے نو جھوٹا آکھے ایویں بیٹھا ہوگا اذان دا وقت ہو گیا گھر والی نو آکھے گیا اینو روک کے رکھی کلا رل کے فلم اس پچھو پھڑ لینا کنجرا دا کنٹرول اس پھڑ لینا اس پچھو روک لینا آپ جیویں ادھر مراسی سن دیا میں مسیح سے مراسی بننے لگ پہ یہ کئی شری ادان نہیں ہے ادان ویکنی تو بزرگوں کی ویخ کیویں دیندے نے فرمایا ایک حرف کی تھان سے پندرہ پندرہ کٹ دیں کوئی ادان ہوں ایمان نال دس انج دا بندہ جا ٹی وی تو اٹھ کے بانگ دے شیطان پجے تے گھر نہ بڑے کتنے جائے تھی دسو جی مینو ایک بندہ آدھے شاہ جی میں تو حج کر آیا تو روڑے مار مار کے میں شیطان نو گنجا ہی کر چڑیا اتے مناج مار دے نا روڑے لوکی میں مار مار کے میں گنجا کر چڑیا جا مہنگے جناب ٹی وی رکھے یا نہیں گھر رکھے آ میں کہ شیطان بھی سوچتا ہونا میں کتنے بیٹھا تو روڑے کتنے مار دیا پھر وہ بھی سوچتا ہونا سیاح تو بڑا بنتا ہے میں ترقی کی ہوئی ہے پر ان اوترے نو اتنا نہیں پتہ لگیا میں کتنے بیٹھا ہوں پھر لوگ بھی بادشاہ نے فرد نہیں انج دیکھ ساڈا ایک دوست ہے دکان ہے اگوں لنگ پیا من کرے سر تے ٹی وی چائی لے جاوے اس آ گیا پا جی شامی آیا جی یارویں شریف دی محفل شامی آیا جی آدھے ایسا قرآن حدیث دے خلاف کدے کوئی کام نہیں کیتا اس آخیا تو جڑا سر تے چائی پھر دے بخاری شریف چو نکلے سکے سرکار کے جڑے سر تے چائی پھر دی بخاری شریف چو نکلے ایڈے وڈے قرآن دے مخالف کام کر لینے تے نکی گل تو لڑ پینا یہ بھی تو کوئی دینداری نہیں یہ بھی تو کوئی دینداری نہیں یار وچ کی ہوندا ایک چول ہوندے نے ایک کھنڈ ہوندی ہے ایک دودھ ہوندا ہے قرآن ہوندا ہے نا جو پیڑی شے کیڑی ہے دسو اسی واسطے انہاں دی اپنا مفتی نذیر حسین دہلوی اور ثناء اللہ امرتسری لکھ گئے اہ کوئی ایصال ثواب دی نیت دے نال انہوں پوچھو کس واسطے کر رہے ہیں اگر وہ یہ گل آکھے کہ پیر غوث پاک آپ آ کے کھاندے نے جڑا اسی دینے ہاں پھر تے ایک کام میں غلط شرع دے خلاف ہے اگر وہ آندا ہے یارویں دا مطلب اے وے کہ اے اسی اللہ دے نام دا دینے ہاں تے دا ثواب پیر صاحب نو پہنچانے ہاں تے پھر یارویں ٹھیک ہے پھر یارویں کی ہے اور میں یہ عقیدہ کہ میں یہ بات میں بھی کہنا چاہتا ہوں جو یہ عقیدہ رکھے وہ خود کھاتے ہیں سانو انہوں نے شوگر والی چینی کھان دی انہوں نے کیڑی لوڑ ہے جنہوں نے جنت دے کھانے اللہ نے عطا فرمایا ہے یہ تو اتنے نہیں کھانے پرہیز کرنے وہ کتنے کھانی ہے جڑے جنت رہتے ہیں وہ نہیں کھاتے یہ اللہ کے نام کا ہوتا ہے اور اس کا ثواب بزرگوں کو ہوتا ہے بس یہ توجہ کر مسلمان پھر کی ہوئے گا پھر اتنے گھر بنوانے ہاں تے گھر دے اتنے نکرے جے چنگی چوڑی تھان بنوانے ہاں جتھے اللہ دا قرآن رکھی دے گھر دی نکرے جویں اتنے کر کے ایک رکھ بار بنوانے ہاں ایویں سلیب لا کے سلیب لا کے بڑھونے ہیں تاکہ اتھے قرآن رکھیے ایویں کرنے ہیں اچھا ٹی وی واسطے بڑھونے ہیں ٹھیک ٹھیک ٹھیک اسی عاشق رسول ਅਸੀਂ ਘਰ ਚ ਸਭ ਤੋਂ ਬੁਲੰਦ ਮਕਾਮ ਕੁਰਾਨ ਵਾਸਤੇ ਬਣਾਉਂਦੇ ਹਾਂ, ਐਵੇਂ ਕਰਨੇ ਹਾਂ। ਹਾਏ ਹਾਏ ਹਾਏ, ਬੋਲੋ ਨਾ ਫਿਰ, ਫਿਰ ਬੋਲੋ ਨਾ, ਫਿਰ ਪੱਠਾ ਗੁੱਲ ਨਹੀਂ ਹੋਇਆ। ਫਿਰ ਅਸੀਂ ਟੀਵੀ ਟਰਾਲੀ ਤੇ ਕਿਤਨੇ ਹਜ਼ਾਰ ਖਰਚ ਕਰਨੇ ਆ, ਬੋਲੋ, 20,000। ਇਹ ਦੱਸੋ ਕਦੇ ਕੁਰਾਨ ਦੀ ਰੇਲ ਵੀ 4,000 ਦੀ ਬਣਵਾਈ? ਹਾਏ ਹਾਏ, ਜਰਾ ਰੱਬ ਫਰਮਾਏਗਾ ਓਏ ਆਹੋ ਦੇ ਖਾ ਗਿਆ ਸੀ, ਚੱਲ ਜੰਨਤ ਚ, ਆਹ ਬਰਿਆਨੀ ਨੂੰ ਹੱਟ ਹੱਟ ਕੇ ਪੈਂਦਾ ਸੀ। ਟੀਵੀ ਸਭ ਤੋਂ ਘਰ ਚ ਰੱਖੀ, ਜੰਨਤ ਤੂੰ ਨਹੀਂ ਜਾਣਾ, ਤੂੰ 20,000 ਦਾ ਟੀਵੀ ਟਰਾਲੀ ਬਣਾਈ, ਸੋਹਣਿਆ ਜੰਨਤ ਤੇ ਤੇਰੇ ਵਾਸਤੇ ਨਹਿਰਾਂ ਪਈਆਂ ਚੱਲਦੀਆਂ ਨੇ ਸਾਰੀ। ਕੁਰਾਨ ਕਦੇ ਖੋਲ ਕੇ ਨੀ ਵੇਖੀ ਤੇ ਪੁੱਤਰ ਅੰਗਰੇਜ਼ਾਂ ਨੂੰ ਦਿੱਤੀ ਗਣੇ ਤੇ ਤੇਰੇ ਵਾਸਤੇ ਸਾਰਾ ਕੁਝ ਆ ਹੋਵੇ, ਜੰਨਤ ਵਿੱਚ ਵੜ, ਜਿਹੜੇ ਦਰਵਾਜ਼ੇ ਚ ਜੀ ਕਰਦੇ ਹੀ ਵੜ। ਇਹ ਆਵਾਜ਼ਾਂ ਲੱਗਣ ਗਈਆਂ, ਐਵੇਂ ਕੀ ਆਵਾਜ਼ਾਂ ਲੱਗਣ ਗਈਆਂ? ਹਾਏ ਹਾਏ, ਉੱਥੇ ਆਵਾਜ਼ ਲੱਗਣ ਗਿਆ, ਓਏ ਜੋ ਰਸੂਲ ਕੀ ਮੁਖਾਲਫਤ ਕਰਤੇ ਰਹੇ ਹੈ, ਜੰਨਤ ਉਨ ਕੇ ਲੀਏ ਨਹੀਂ, ਜੰਨਤ ਉਨ ਕੇ ਲੀਏ ਹੈ ਜੋ ਮੁਸਤਫਾ ਕੀ ਇਤਬਾਹ ਕਰਤੇ ਰਹੇ ਹੈ, ਜੰਨਤ ਮੇਂ ਵੋ ਜਾਏ। ਸਾਰੀ ਕਾਇਨਾਤ ਦੇ ਬਾਦਸ਼ਾਹ ਉੱਥੇ ਬੇਤਾਕਤੇ ਹੋ ਜਾਣਗੇ, ਮੁਸਤਫਾ ਦੀ ਉੱਥੇ ਤਾਕਤ ਹੋਏਗੀ। ਲਸ਼ਕਰ ਕੰਮ ਨਹੀਂ ਆਉਣਗੇ, ਹਥਿਆਰ ਕੰਮ ਨਹੀਂ ਆਉਣਗੇ, ਜ਼ਮੀਨਾਂ ਤੇ ਜਾਇਦਾਦਾਂ ਕੰਮ ਨਹੀਂ ਆਉਣਗੀਆਂ। ਅਗਰ ਉੱਥੇ ਕੰਮ ਆਉਣਾ ਤੇ ਮੁਸਤਫਾ ਦਾ ਦੀਨ ਕੰਮ ਆਉਣਾ ਜਾਂ ਕਮਲੀ ਵਾਲੇ ਨੇ ਕੰਮ ਆਉਣਾ? ਰੱਬ ਐਵੇਂ ਨਹੀਂ ਫਰਮ, ਜੰਨਤ ਏਡੀ ਸੌਖੀ ਹੋਵੇ, ਜੰਨਤ ਸਾਡੀ ਨਾ ਨਹੀਂ ਦੀ ਜਿੱਧਰੋਂ ਜੀ ਗੀਤਾ ਬੜ ਜਾਈ। ਮੈਂ ਇੱਕ ਥਾਂ ਤਕਰੀਰ ਕੀਤੀ ਜਾ ਕੇ, ਮੈਂ ਕਿਹਾ ਓਏ ਜੰਨਤ ਸਾਡੇ ਪਿਓ ਦੀ, ਜੰਨਤ ਏਡੀ ਸੌਖੀ ਹੁੰਦੀ ਤੇ ਮੈਦਾਨੇ ਕਰਬਲਾ ਕਦੇ ਨਾ ਲੱਗਦਾ। ਤੇ ਪਤਾ ਚੱਲਿਆ ਜੰਨਤ ਵਾਸਤੇ ਕੁਰਬਾਨੀ ਦੇਣੀ ਪੈਂਦੀ ਏ। ਬੰਦਾ ਇੱਕ ਬੋਲ ਪਿਆ, ਉਸ ਆਖੇ ਸ਼ਾਹ ਜੀ ਸਾਡਾ ਮੌਲੀ ਸਾਹਿਬ ਤੇ ਫੜ ਫੜ ਕੇ ਜੰਨਤ ਜੀ ਸਾੜੇ ਵਾਲ ਕੇ ਬੈਠਾ ਸੀ, ਤੁਸੀਂ ਫੜ ਫੜ ਕੇ ਬਾਹਰ ਕੱਢਣ ਲੱਗ ਪਏ ਹੋ। ਮੈਂ ਕਿਹਾ ਤੁਸੀਂ 10 ਮਿੰਟ ਇੱਥੇ ਬੈਠੋ, ਤੁਹਾਨੂੰ ਪਤਾ ਲੱਗੇਗਾ ਬੈਠੇ ਕਿੱਥੇ। ਤਵੱਜੋ, ਮੈਂ ਕਿਹਾ ਤੁਸੀਂ 10 ਮਿੰਟ ਇੱਥੇ ਬੈਠੋ, ਤੁਹਾਨੂੰ ਪਤਾ ਲੱਗੇਗਾ ਤੁਸੀਂ ਬੈਠੇ ਕਿੱਥੇ ਹੋ। ਤਵੱਜੋ ਮੇਰੇ ਵੱਲ ਰੱਖਣਾ, ਬੈਠੇ ਜਿਸਲੇ ਆਖਣ ਲੱਗੇ ਯਾਰ ਹੁਣ ਸਾਨੂੰ ਪਤਾ ਚੱਲਿਆ ਵੇ ਕਿ ਦੀਨ ਇੱਕ ਦੇਗ ਪਕਾ ਕੇ ਖਾ ਲੈਣ ਨਾਲ ਨਹੀਂ ਆਉਂਦਾ, ਦੀਨ ਨਬੀ ਦੇ ਦੀਨ ਤੋਂ ਕੁਰਬਾਨੀ ਦੇਣ ਨਾਲ ਜੰਨਤ ਲੱਭਦੀ ਹੈ, ਖਾਣ ਨਾਲ ਜੰਨਤ ਨਹੀਂ ਲੱਭ ਜਾਂਦੀ। ਦੋਰ ਨਾਲ ਆਖ ਸੁਭਾਨ ਅੱਲਾਹ, ਜੰਨਤ ਉਹਨੂੰ ਮਿਲਦੀ ਹੈ ਜਿਹੜਾ ਕੇ ਕਰੂੰ ਤੇਰੇ ਨਾਮ ਪਿਜਾਂ ਫਿਦਾ, ਕਰੂੰ ਤੇਰੇ ਨਾਮ ਪਿਜਾਂ ਫਿਦਾ, ਇਨ ਬਸ ਕੀ ਜਾਦੋ ਜਹਾਂ ਫਿਦਾ, ਤੋ ਜਹਾਂ ਸੇ ਭੀ ਨਹੀਂ ਜੀ ਭਰਾ, ਤੋ ਜਹਾਂ ਸੇ ਭੀ ਨਹੀਂ ਜੀ ਭਰਾ, ਇਹ ਕਰੂੰ ਕਿਆ ਕਰੋੜੋਂ ਜਹਾਂ ਨਹੀਂ, ਕਰੂੰ ਤੇਰੇ ਭੇਜਾ। ਜੀ ਛੋੜੀ ਯਾਰ ਵੀ ਖਾ ਕੇ ਆਸ਼ਕ ਨਹੀਂ ਬਣਦੇ, ਦਿਨ ਤੋਂ ਕੁਰਬਾਨੀ ਦੇ ਕੇ ਆਸ਼ਕ ਬਣਦੇ ਨੇ। ਹੋਰ ਨਾ ਲਾ ਸਕਦਾ, ਤਵੱਜੋ ਕਰਨਾ, ਕੁਰਬਾਨੀ ਸੇ ਕੁਰਬਾਨੀ ਸੇ, ਤੇ ਕੁਰਬਾਨੀ ਕਦੋਂ ਦਿੰਦਾ ਬੰਦਾ? ਜਿਸਲੇ ਇਲਮ ਰਸੂਲ ਵਾਲਾ, ਇਲਮ ਕਿਹਦੇ ਵਾਲਾ ਹੁੰਦਾ? ਰਸੂਲ ਵਾਲਾ ਹੁੰਦਾ, ਨਾਲੇ ਖੋਫੇ ਖੁਦਾ ਹੁੰਦਾ। ਫਰਮਾਇਆ ਵਾ ਕਾਲ ਲਜ਼ੀਨ ਉਤਲ ਇਲਮ, ਜਿਹੜੇ ਇਲਮ ਵਾਲੇ ਸਾਨੂੰ ਬੋਲ ਪਏ ਨੇ, ਜਿਹੜੇ ਇਲਮ ਵਾਲੇ ਸਾਨੂੰ ਬੋਲ ਪਏ ਨੇ। ਦੂਜੀ ਜਗ੍ਹਾ ਅੱਲਾ ਕੁਰਾਨ ਚ ਇਰਸ਼ਾਦ ਫਰਮਾਇਆ ਕਿ ਇਹਨਾਂ ਦਾ ਫੋਨਾਂ ਦੀਆਂ ਸ਼ਾਨਾਂ ਬਿਆਨ ਕੀਤੀਆਂ। ਫਰਮਾਇਆ ਫਜ਼ਾ ਜਿਹੜਾ ਤੇ ਦਜਰਾ, ਫਰਮਾਇਆ ਉਹ ਕਿੱਡੇ ਬੁਲੰਦ ਮਕਾਮ ਆਲਮ ਨੇ ਜਿਹੜੇ ਥਿੜਕਾਂ ਦੇ ਕੇ ਲੋਕਾਂ ਨੂੰ ਦੀਨ ਵਾਲੇ ਪਾਸੇ ਲੈ ਆਉਂਦੇ ਨੇ। ਅੱਲਾ ਨੇ ਕੁਰਾਨ ਚ ਲੂਸੀਆਂ ਦੀ ਕਸਮ ਨਹੀਂ ਖਾਧੀ, ਅੱਲਾ ਨੇ ਦੀਨ ਦੇ ਉਹਨਾਂ ਆਲਮਾਂ ਦੀ ਖਾਧੀ ਹੈ ਜਿਹੜੇ ਝਿੜਕ ਕੇ ਮਰੋੜ ਕੇ ਲੋਕਾਂ ਨੂੰ ਨਬੀ ਦੇ ਦੀਨ ਵਾਲੇ ਪਾਸੇ ਲੈ ਆਉਂਦੇ ਨੇ। ਜ਼ੋਰ ਨਾਲ ਆਖ ਸੁਭਾਨ, ਨਾ ਇਹ ਤਫਸੀਰਾਂ ਚ ਹੋਵੇ ਤੇ ਮੈਂ ਜ਼ਿੰਮੇਦਾਰ ਹਾਂ, ਪਤਾ ਚੱਲਿਆ ਰੱਬ ਉਹਨਾਂ ਦੀ ਸ਼ਾਨ ਬਿਆਨ ਕਰ ਦੇਵੇ ਜਿਹੜੇ ਅਸਲਾਫ ਤੇ ਨਕਸ਼ੇ ਕਦਮ ਤੇ ਚੱਲਣ ਵਾਲੇ ਹੁੰਦੇ। ਜ਼ੋਰ ਨਾਲ ਆਖ ਸੁਭਾਨ ਅੱਲਾਹ। ਤੇ ਜਿਹੜਾ ਬਹਿ ਰਵੇ ਹੋ ਕੇ ਇਹ ਫਲਾਣਾ ਬੰਦਾ ਜਿਹੜੇ ਨੇ ਮੇਰੀ ਬੜੀ ਖਿਦਮਤ ਕਰਦਾ ਜੀ, ਇਹਨੂੰ ਕੁਝ ਨਹੀਂ ਆਖਣਾ ਚਾਹੀਦਾ, فلانا بھی میری بڑی خدمت، بہت نیک آدمی نے جناب ہو رہی، بہت نیک آدمی نے، کیوں 8 دن میں 200 دین دین؟ اے بندہ بھی اللہ دا بندہ ہے، اللہ دا پیارا ہے جی، بہت نیک آدمی ہے، کیوں روز دودھ بھیج دینا ہے؟ دین بیان کرنے کے لیے انسان کو محتاج نہیں بننا پڑتا، آزاد بننا پڑتا ہے. زور نہ لاکھ نہ سبحان اللہ. اسلاف ویکھ جے دودھ پانی دا خیال کرے گا دین نہیں رہنا، دین دے واسطے ضروری ہے پیٹ چوں نکل. اللہ نے قرآن اچ فرمایا لا تشترو بآیاتی سامانن کلیلا، فرمایا تھوڑی تھوڑی دنیا لے کے میرا قرآن تے آیتا نہ ویچو، انہاں دا مل کوئی نہیں. جویں اج کل ملوانے تے مقرر لگے پھر دین، کسے دی 30,000 فیس ہے، کسے دی 40,000 فیس ہے. توجہ کرنا مسلمان ہوئے، عالم دی شان نہیں، عالم دی شان کی وے، جتھے دین دی ضرورت ہوئے اوتھے جے اپنے کول مالی طاقت ہے تے چلا جائے، جے لوگ لے جان تے چلا جائے، پھر کوئی لالچ نہ رکھے، مصطفیٰ دا دین بیان کر دے وے، عالم دا فرض بن دا وے. پھر دیکھ لوکی دین تے آندے نے کہ نہیں آندے، چلدے نے کہ نہیں چلدے، بادشاہاں دے مگر لگ پینا، یا آپ لوکاں نوں جنت دیاں ٹکٹاں دینیاں تے آپ اسمبلی دی ٹکٹ لبن لگ پنے، وی عالماں تے پیراں دی شان نہیں، علماء تے مرشدو نہیں، مریداں نوں جنت دیاں ٹکٹاں دیندے نے، آپ اسمبلی دیاں لب دین، اے انہاں دی شان نہیں. انہاں دی شان کی وے؟ دین تے راضی رہندے نے، ظالماں نال دوستی نہیں لوندے، ظالماں دی حمایت نہیں کردے. جویں امام اہل سنت دے کول لوکی آئے تے آ کے عرض کردے نے، سونیاں تسی بڑے بلند پائے دے شاعر ہو، شعر پڑھو نان پارا ریاست دے حاکم دے واسطے، بڑے انعام دیندے تے خدمتاں کردا وے، تانوں وی انعام دیوے گا تے خدمت کرے گا. امام اہل سنت بولے نے، فرمایا میں انہوں کی سمجھنا وا، میں تے کملی والے دے در تو کھانا وا، میں جنہاں دا کھانا وا اسے دا کھانا گوانا وا، مینوں بادشاہ نال کوئی. فرمایا کروں مدی اہل دول رضا، کروں مدی اہل دول رضا، اے پڑے سے بلا میں میری بلا. اعلی حضرت جملے تے غور کری، پڑے سے بلا میں میری بلا، میں گدا ہوں اپنے رسول کا، میں گدا ہوں اپنے رسول کا، اے میرا دین پارا نہیں، میں گدا ہوں اپنے کریم کا. اے فرمایا پڑھے اس بلا میں میری بلا، اور نہیں کیتا، پڑھے اس بلا میں میری بلا. یہ جملہ کیویں بولیا جاندے اردو والے پتہ نہیں. انہاں آکھیا ہوئے بادشاہ دی تعریف کرنا، خدمت کرے گا. فرمایا پڑھے اس بلا میں میری بلا، فرمایا مگروں لوے. میں تے انہوں بلاواں دے کے بھی راضی نہیں اپنیاں، میں دعاواں کتھے دینی؟ پڑے اس بلا میں میری بلا، میں انہوں کی سمجھنا وا، میں نبی دے در تو کھانا وا، میں تو انہوں دی گن گانے نے. زور نہ لاکھ نہ سبحان. فرمایا قال الذین اوتوا العلم ویلکم، فر جڑے علم والے سن بول پے، توجہ کر مسلمان، علم والیاں دا فرض بن دئی، ٹھڈ بینک پرن فرض نہیں بن دئی، علم والیاں دا فرض بن دے، دین دشمنی ہوئے تے زبان کھول لین، کیونکہ نبی دے وارث ہے ہی اونے. فرمایا العلماء ورثت الانبیاء، نبی دا وارث ہو نہیں جڑا ٹھڈ دے دوالے گھمدا رہے، نبیاں دا وارث ہوے جڑا مصطفیٰ دے دین دا چوکی دارا کرن والا ہوئے. آگے آؤ مسلمانوں، میں تواڈے واسطے عالم دی شان بیان کرنا، مدینے دے تاجدار دا فرمان سن، اگے قرآن سنے ہوں حدیثاں سن. فرمایا یستغفر للعالم ما فی السماوات والارض، فرمایا جڑا عالم حق والا ہوندائی، زمین والیاں شاواں تے آسمان والیاں شاواں دے واسطے مغفرت طلب کردیاں رہندیاں، آندیاں نے یا اللہ دے تے مہربان ہو جا، یا اللہ دے تے مہربان ہو، تے دے تے رحمتاں بھیج. اے حق والے عالم تے مچھلیاں وی دعاواں کردیاں نہیں، پرندے بھی دعاواں کردے نے، شارکاں تے کبوتر تے چڑیاں بھی دعاواں کردیاں نے، یا اللہ انہاں دے رام بھیج نہ سانو تیرے نبی دا در وکھایا وے نہ تے مہربانی فرما دے. توجہ کر مسلمانا، اگے میں تیرے سامنے روایت بیان کرنا ہو زور نہ لاکھ سبحان اللہ. یہ انہاں دیاں شان نہیں، یہ پنڈا والیاں دی شان نہیں، یہ قرآن والیاں دی شان ہے. زور نہ لاکھ سبحان. آو مسلمان ہو کے غور کرنا، مدینے دے تاج فرمایا واد نہ درجات الفقیہ یا علماء ان الاخرہ خیر من الدنیا. فرمایا نکے تو نکال جنو سمجھی ہوئی اس درجے دا ہوئے، اے گل ضرور جاندا ہوئے، دنیا گھٹیا شے وے آخرت ودیا شے وے. آگے مسلمان غور کرنا، مدینے دے تاجدار دا فرمان سن، توجہ کر. فرمایا والناس مادن کما دن الذهب والفضه. فرمایا لوکی کانا نے جویں سونے چاندی دیاں کانا ہوندیاں نے. فرمایا یوزن یوم القیامت مداد العلماء دم الشہداء. فرمایا جدو قیامت دا دہاڑا ہوے گا شہید بڑیاں شاناں وچ ہون گے. رب فرمائے گا شہیداں دا خون لے آو، عالماں دیاں سیاں لے آو، عالماں دیاں سیاں قلم دیاں شہیداں دے خون نال تل جان گیاں، شہیداں دا خون ہولا ہو جاوے گا، عالماں دیاں سیاں بھاریاں ہو جان گیاں. عالم دی شان، عالم او نہیں جڑا دوہاں کندے جیب تے نظر رکھدا ہوئے، عالم او ہوندا ہی جڑا دین مصطفیٰ تے نظر رکھدا ہوئے. زور نہ لاکھ سبحان اللہ. کوئی ہمارے اسلاف میں سے جو دین کا دشمن ہوتا ہے وہ تمہارے خدا کا بھی دشمن ہے، مصطفیٰ کا بھی دشمن ہے. جو اس کو دوست بنائے گا وہ بھی دین کا دشمن ہے. دین دی دوستی واسطے ضروری انہوں یار بناوے جڑا مصطفیٰ دے دین دا دیوانہ تے مستانہ ہوئے. دور نہ لاکھ سبحان اللہ. آؤ مسلمان ہو کے غور کرنا، آ میں ایک صحابی دی گل سنا دیواں جس لئے حضرت دسنا رضی اللہ تعالیٰ عنہ نو مکے والے نے باہر کڈیا تاکہ انہوں قتل کر لئی. ابو سفیان اور وی نال نے، مکے والے نے باہر کڈ کے لیا سفیان اور وی نال نے، ہجے کلمہ نہیں پڑھیا حضرت سفیان اور نے. پہلے دیاں گلاں نے جدو قتل واسطے تیار ہوئے نے، ابو سفیان اور ہی بولے نے، آندے نے میں تینوں خدا دی قسم دے کے آنا وا تیرا دل تے کردا ہوئے گا، کاش میں ایتھے نہ ہوندا تے محمد ایتھے ہوندے، میں اپنے بچیاں چ ہوندا تے بچ جاندا، میں بیوی کول ہوندا تے بچ جاندا، محمد